ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮਾ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜਿਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਚੰਦ ਬਦਨ ਸੁਮਤੀ ਸਦਨ ਕੁਮਤ ਨਿਕਦਨ ਉਦਾਰ ਰੂਪ ਉਮਾ ਬਾਨੀ ਰਮਾ ਤਾਂ ਕੋ ਨਮੋ ਹਮਾਰ ਚੰਦ ਬਦਨ ਸੁਮਤੀ ਸਦਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਤ ਜੀ ਸਤਿਗੁਰੂ ਜੀ ਦੀ ਬੇਨਤੀ ਬੇਅੰਤ ਕਿਰਪਾ ਨਾਲ ਮਿਹਰ ਦਇਆ ਨਾਲ ਰਹਿਮਤ ਅਤੇ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਹੈ। ਜੁਗੋ ਜੁਗ ਅਟਲ ਸ਼ਬਦ ਗੁਰੂ ਜੀ ਦੀ ਪ੍ਰਕਾਸ਼ ਸੇਵਾ ਉਪਰੰਤ ਗੁਰਬਾਣੀ ਦਾ ਪਾਠ ਅਤੇ ਕੀਰਤਨ ਹੋਇਆ ਹੈ। ਆਪ ਗੁਰਸਿੱਖ ਸੰਗਤਾਂ ਸਰਵਣ ਕਰ ਰਹੇ ਸੀ ਅਤੇ ਲਾਹਾ ਹਾਸਲ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਅਵਤਾਰ ਦਿਹਾੜਾ ਗੁਰਪੁਰ ਆਗਮਨ ਦਿਹਾੜਾ ਖੁਸ਼ੀਆਂ ਭਰਾ ਨੇੜੇ ਆ ਰਿਹਾ ਹੈ, ਉਹਨਾਂ ਦਾ ਹੀ ਆਪਾਂ ਇਹ ਇਤਿਹਾਸ ਰਾਹੀਂ ਲੜੀਵਾਰ ਰੂਪ ਵਿੱਚ ਸੰਗ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਹ ਇਤਿਹਾਸ ਵਿੱਚ ਆਪ ਰਾਏ ਭੋਏ ਦੀ ਤਲਵੰਡੀ ਜਨਮਨਗਰ ਤੋਂ ਚੱਲਦੇ ਹੋਏ ਆਪਣੀ ਪਤਨੀ ਸੁਲੱਖਣੀ ਨੂੰ ਨਾਲ ਲੈ ਕੇ ਸ੍ਰੀ ਸੁਲਤਾਨਪੁਰ ਸਾਹਿਬ ਆਏ ਅਤੇ ਆ ਕੇ ਫਿਰ ਉਸੇ ਤਰ੍ਹਾਂ ਹੀ ਹੱਟ ਸਾਹਿਬ ਮੋਦੀ ਖਾਮਿਆਂ ਦਾ ਜਿਹੜਾ ਕੰਮ ਹੈ ਪ੍ਰਾਰੰਭ ਕੀਤਾ। ਪਹਿਲੇ ਵਾਂਗ ਹੀ ਸਖੀ ਪਣੇ ਰੂਪ ਵਿੱਚ ਦੇ ਸਤਿਗੁਰੂ ਵਿੱਚ ਖੁੱਲ੍ਹਾ ਦਾਨ ਨਹੀਂ ਦੇਈ ਜਾਂਦੇ। ਇੱਧਰ ਨਾਨਕੀ ਜੀ ਨੇ ਮੇਰੇ ਵੀਰ ਦਾ ਹੁਣ ਵੱਖਰਾ ਘਰ ਵਰਸ ਜਾਏ, ਸੋਹਣੇ ਮਕਾਨ ਤਿਆਰ ਕਰਾ ਕੇ ਜੋ ਕੋਈ ਘਰ ਦੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਸਾਰੀਆਂ ਨਵੀਆਂ ਚੀਜ਼ਾਂ ਬਣਾ ਕੇ ਹੋਰ ਖਾਣ ਪੀਣ ਦੀਆਂ ਵਸਤੂਆਂ ਪਹਿਨਣ ਵਾਲੇ ਗਹਿਣੇ ਕੱਪੜੇ ਸਭ ਕੁਛ ਬਣਾ ਕੇ ਅਤੇ ਵੱਖਰੇ ਰੂਪ ਵਿੱਚ ਵਿਸਾਰ ਸਾਹ ਦਿੱਤਾ ਅਤੇ ਪ੍ਰਸੰਨ ਹੋਏ ਨੇ ਅਤੇ ਇੱਧਰ ਜਿਹੜੀ ਸੁਲੱਖਣੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਖੀਪਣਾ ਹੈ ਕੁਲਦੀ ਦੇ ਨਾਲ ਦਾਨ ਦਿੰਦੇ ਹੈ ਇਹ ਬੇਸਮਝ ਸੀ ਅਗਿਆਨਨ ਸੀ ਇਹ ਚੰਗਾ ਨਹੀਂ ਜਾਣ ਰਹੀ ਹੈ ਵੀ ਐਵੇਂ ਕਿਉਂ ਇਹ ਰੁਪਈਏ ਦਾਨ ਲੁਟਾਈ ਪੁਟਾਈ ਜਾਂਦੇ ਸੰਭਾਲ ਕੇ ਕਿਉਂ ਨਹੀਂ ਰੱਖਦੇ ਇਸ ਤਰ੍ਹਾਂ ਇਹ ਖਬਰ ਸਾਰ ਲੈਣ ਵਾਸਤੇ ਦਾ ਪਿਤਾ ਮੂਰ ਚੰਦ ਬਟਾਲੇ ਤੋਂ ਚੱਲਦਾ ਸੁਲਤਾਨਪੁਰ ਆਇਆ ਉਹਦੇ ਕੋਲ ਇਹਨੇ ਆਪਣੇ ਬੇਸਮਝ ਨੇ ਮੂਰਖ ਨੇ ਐਵੇਂ ਗੁਰੂ ਨਾਨਕ ਸਾਹਿਬ ਉੱਪਰ ਪਤੀ ਉੱਪਰ ਦੋਸ਼ ਰੋਕ ਕੇ ਰੋਣਾ ਪੁੱਟਣਾ ਕੀਤਾ ਡਸਕਾਰੇ ਜੇ ਮਾਰੇ ਅਤੇ ਮੂਲ ਚੰਦ ਫਿਰ ਪੁੱਤਰੀ ਤੋਂ ਸੁਣ ਕੇ ਗੁੱਸੇ ਵਿੱਚ ਆ ਕੇ ਜਿਵੇਂ ਰਾਮ ਜੈ ਰਾਮ ਜੀ ਨੂੰ ਬੁਰਾ ਭੁਲਾ ਕਹਿਣ ਲੱਗਿਆ ਜਿਵੇਂ ਸੰਸਾਰੀ ਲੋਕ ਚੁੱਕੇ ਚੁਕਾਏ ਹੋਏ ਇਹ ਕਹਿ ਹੀ ਸਮਝਦੇ ਨੇ ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਉਹ ਆਪਣੇ ਦੁਆਰਾ ਸਾਰਾ ਕੁਛ ਇੱਕ ਕੌਤਕ ਜਿਹਾ ਕਰਕੇ ਸਾਰਾ ਦਰਸਾਇਆ ਵੀ ਜਿਹੜਾ ਪਰਮੇਸ਼ੁਰ ਦੀ ਤਰਫ ਚੱਲਦਾ ਹੁੰਦਾ ਮਨੁੱਖ ਜੇ ਉਹ ਦਾਨੀ ਹੋਵੇ ਸੀਰ ਸੁਭਾਅ ਵਾਲਾ ਹੋਵੇ ਚੰਗੇ ਪਾਸੇ ਸ਼ੁਭ ਕਰਮ ਕਰੇ ਜਿਹੜੇ ਅਗਿਆਨੀ ਲੋਕ ਹੈ ਉਹਨਾਂ ਨਾਲ ਜੇ ਉਹਦੇ ਸੰਬੰਧ ਜੁੜ ਜਾਣ ਤਾਂ ਬਹੁਤ ਔਖਾ ਹੋ ਜਾਂਦਾ ਹੈ ਅਤੇ ਉਹਨੂੰ ਆਪਣੇ ਦੁਆਰਾ ਦੱਸਿਆ ਵੀ ਉਹ ਆਪਣਾ ਜਿਹੜਾ ਰਸਤਾ ਨਾ ਛੱਡੇ ਚੰਗਿਆਈ ਕਰਦਾ ਰਹੇ ਇਸ ਤਰ੍ਹਾਂ ਅਖੀਰੀ ਉਹ ਨੇਕੀ ਦੀ ਜਿੱਤ ਹੁੰਦੀ ਹੈ ਬਦੀ ਦੀ ਹਾਰ ਹੋ ਜਾਂਦੀ ਹੈ ਉਹ ਇਸ ਤਰ੍ਹਾਂ ਆਪਣੇ ਦੁਆਰਾ ਸਾਰਾ ਕੁਛ ਹੀ ਕੌਤਕ ਜਾਂ ਲੀਲਾ ਜੀ ਕਰਕੇ ਸਤਿਗੁਰੂ ਨੇ ਦਿਖਾਈ ਇਹੋ ਜਿਹੇ ਲੋਕਾਂ ਨਾਲ ਵਾਹ ਪੇਸ਼ ਕਰ ਕਰਕੇ ਉਹ ਜਿਵੇਂ ਪ੍ਰਸੰਗ ਆ ਰਿਹਾ ਪਰਣ ਮਿਲ ਕੇ ਸੁਣੀਏ ਜੀ ਚੰਦ ਬਦਨ ਸੁਮਤੀ ਸਾਧਨ ਕਵੀ ਸੰਤੋਖ ਸਿੰਘ ਜੀ ਜੋ ਕਵੀਆਂ ਨੂੰ ਕਵਿਤਾ ਦੀ ਦਾਤੀ ਹੈ ਉਹਦਾ ਇਹ ਮੰਗਲ ਕਰ ਰਹੇ ਜਿਸ ਕਵਿਤਾ ਦਾਤੀ ਸ਼ਕਤੀ ਦਾ ਚੰਦਰਮਾ ਵਾਂਗ ਸੋਹਣਾ ਮੁੱਖ ਹੈ ਤੇ ਸ੍ਰੇਸ਼ਟ ਮਤ ਦਾ ਸਦਨ ਕੀ ਇਹ ਘਰ ਹੀ ਹੈ ਕੁਮਤ ਨਿਕਾਦਨ ਉਦਾਰ ਜਿਹੜੀ ਖੋਟੀ ਮਤਾਂ ਨੂੰ ਕੱਟਣ ਵਾਲੀ ਹੈ ਤੇ ਕਵੀਆਂ ਨੂੰ ਜਿਹੜੀ ਸ੍ਰੇਸ਼ਟ ਬੁੱਧੀ ਉਹਨੂੰ ਦੇਣ ਵਿੱਚ ਸਭ ਤੋਂ ਇਹ ਜਿਹੜੀ ਸ਼ਕਤੀ ਹੈ ਉਦਾਰ ਹੈ ਸਖੀ ਹੈ ਜਾਂ ਬਹੁਤ ਸ੍ਰੇਸ਼ਟ ਹੈ ਰੂਪ ਉਮਾ ਬਾਨੀ ਰਮਾ ਉਹੀ ਕਹਿੰਦੇ ਉਮਾ ਦਾ ਰੂਪ ਵੀ ਹੈ ਪਾਰਵਤੀ ਦਾ ਰੂਪ ਵੀ ਹੈ ਕਵੀਆਂ ਲਈ ਅਤੇ ਬਾਣੀ ਜਿਹੜੀ ਹੈ ਸਾਰ ਦਾ ਰੂਪ ਵੀ ਹੈ ਸ੍ਰਿਸ਼ਟੀ ਰੂਪ ਵੀ ਹੈ ਅਤੇ ਲਕਸ਼ਮੀ ਰੂਪ ਵੀ ਹੈ ਤਾਂ ਕੋ ਨਮੋ ਹਮਾਰ ਉਸ ਐਸੀ ਕਵਿਤਾ ਦੀ ਦਾਤੀ ਨੂੰ ਸ਼ਕਤੀ ਨੂੰ ਮੈਂ ਕਵੀ ਜੀ ਨਮਸਕਾਰ ਹੈ ਇਸ ਤਰ੍ਹਾਂ ਜੋ ਕਵੀਆਂ ਨੇ ਉਹ ਨਿਜ ਬੰਨਿਆ ਤ੍ਰਿਭਾਵ ਨੇ ਉਹ ਸੰਸਾਰ ਵੀ ਇਹ ਮੰਗਲ ਕਰ ਰਿਹਾ ਹੈ ਦੂਜਾ ਜਿਹੜੇ ਕੋਈ ਪਰਮਾਰਥ ਦੀ ਸੋਝੀ ਰੱਖਣ ਵਾਲੇ ਵਿਦਵਾਨ ਹੈ ਉਹ ਅੰਤਰੀ ਅਰਥ ਵੀ ਇਸ ਦਾ ਕਰ ਲੈਂਦੇ ਨੇ ਜਿਵੇਂ ਗੁਰਬਾਣੀ ਵਿੱਚ ਵੀ ਕੋਈ ਬਾਹਰ ਅਰਥ ਵੀ ਹਨ ਅਤੇ ਅੰਤਰੀ ਵੀ ਅਰਥ ਹਨ ਸਾਸ ਕੀ ਦੁਹੀ ਸੱਸ ਸਸਰ ਕੀ ਪਿਆਰੀ ਜਾਂ ਪਹਿਲਾ ਪੂਤ ਪਿਛੈਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਜਾਂ ਤੀਸਰਾ ਸ਼ਬਦ ਹੁੰਦਾ ਫੀਰ ਰਬਾਬੀ ਬਲਦ ਪਖਾਵਜ ਕਬੂਆ ਤਾਲ ਵਜਾਵੇ ਉਹਦੇ ਬਾਹਰ ਅਰਥ ਵੀ ਹਨ ਅਤੇ ਅੰਤਰੀ ਵੀ ਅਰਥ ਹਨ ਇਸ ਤਰ੍ਹਾਂ ਇਹ ਵੀ ਦੋਹਰੇ ਦਾ ਅੰਤਰੀਵ ਰੂਪ ਦੇ ਵਿੱਚ ਅਰਥ ਜਿਹੜੇ ਸਿਆਣੇ ਵਿਦਵਾਨ ਹੈ ਪਰਮਾਰ ਦੀ ਸੋਝੀ ਰੱਖਣ ਵਾਲੇ ਹੈ ਉਹ ਇਉਂ ਕਰ ਲੈਂਦੇ ਵੀ ਇਹ ਗੁਰਬਾਣੀ ਦੀ ਮਹਿਮਾ ਦਾ ਬਦਨ ਮੰਗਲ ਹੈ, ਕਵੀ ਨੇ ਕੀਤਾ ਹੈ। ਜਿਹੜੀ ਇਹ ਗੁਰਬਾਣੀ ਹੈ ਜੋ ਗੁਰਸਿੱਖਾਂ ਦਾ ਹਿਰਦਾ ਹੈ, ਇਹ ਮੁੱਖ ਭਾਗ ਹੈ। ਹਿਰਦੇ ਰੂਪੀ ਮੁੱਖ ਦੇ ਵਿੱਚ ਜੋ ਵੈਰਾਗ ਰੂਪੀ ਚੰਦਰਮਾ ਨੂੰ ਉੱਪਰ ਕਾਸ਼ਣ ਵਾਲੀ ਹੈ, ਤੇ ਸ੍ਰੇਸ਼ਟ ਮਾਦਾ ਘਰ ਹੈ ਗੁਰਬਾਣੀ। ਕੁਮਤ ਨਿਕਦਨ ਉਧਾਰ, ਜਿਹੜੀ ਕੋਈ ਖੋਟੀ ਮਾਤਿਆਂ ਨੂੰ ਕੱਟ ਦੇਣ ਵਾਲੀ ਹੈ, ਤੇ ਭੋਗ ਮੋਖ ਦੇਣ ਵਿੱਚ ਸਭ ਤੋਂ ਉਧਾਰ ਹੈ ਸਖੀ ਹੈ ਗੁਰਬਾਣੀ। ਰੂਪ ਉਮਾ ਬਾਣੀ ਰਮਾ, ਇਹ ਤਾਂ ਜਿਹੜੀ ਗੁਰਬਾਣੀ ਉਮਾ ਦਾ ਰੂਪ ਹੈ, ਜਿਵੇਂ ਉਹ ਪਾਰਵਤੀ ਦਾ ਨਿੱਚਾ ਭਰੋਸਾ ਸੀ ਨਾ ਪੱਕਾ, ਉਹ ਨਾਰਦ ਮੁਨੀ ਨੇ ਆ ਕੇ ਕਿਹਾ ਸੀ, ਹੈ ਪਾਰਵਤੀ ਤੂੰ ਸ਼ਿਵ ਜੀ ਦਾ ਭੰਗ ਪੀਣੇ ਦਾ ਖੇੜਾ ਛੱਡ, ਅਤੇ ਭਗਵਾਨ ਵਿਸ਼ਨੂੰ ਜਿਹਦਾ ਸੋਹਣਾ ਸੁਨੱਖਾ ਰੂਪ ਹੈ, ਵੈਸੇ ਛਤਰੀ ਨੂੰ ਪਰ ਇਹਨੇ ਆਪਣਾ ਨਿੱਚਾ ਦਿਖਾਇਆ ਸੀ, ਜਨਮ ਜਨਮ ਕੀ ਰਗੜ ਕੁਮਾਰੀ, ਜਰੂਰ ਵਰੋਂ ਸਾਹਮਤਾਂ ਨੇ ਰਹੂੰ ਕੁਮਾਰੀ। ਇਹ ਤਾਂ ਜਨਮਾ ਜਮਨਾ ਲਈ ਹੈ ਸਾਡਾ ਐਸਾ ਇਹ, ਜੇ ਵਰਾਂਗਾ ਤਾਂ ਸ਼ਭੂ ਨੂੰ ਵਰਾਂਗੀ, ਵਿਆਹ ਕਰਾਵਾਂਗਾ ਤਾਂ ਸ਼ਿਵ ਜੀ ਨਾਲ ਕਰਾਵਾਂਗਾ, ਨਹੀਂ ਤਾਂ ਮੈਂ ਕੁਮਾਰੀ ਰਹਾਂਗੀ। ਵੈਸਾ ਨੇਚਾ ਨਾਰਦ ਰਾਹੀਂ ਸੁਣ ਕੇ ਸ਼ਿਵ ਜੀ ਨੇ ਫਿਰ ਆ ਕੇ ਹਮਾਲੇ ਦੇ ਘਰ ਦੇ ਵਿੱਚ ਪਾਰਵਤੀ ਨੂੰ ਵਿਆਹਿਆ ਸੀ। ਇਸ ਕਰਕੇ ਕਹਿੰਦੇ ਜਿਹੜੀ ਗੁਰਬਾਣੀ ਹੈ ਗੁਰਸਿੱਖਾਂ ਦੇ ਹਿਰਦੇ ਵਿੱਚ, ਜਿਹੜਾ ਪਰਮੇਸ਼ਰ ਦਾ ਮਾਲਕ ਦਾ ਨਿੱਚਾ ਕਰਾਉਣ ਵਾਸਤੇ ਪਾਰਵਤੀ ਰੂਪ ਹੈ, ਜਿਹੜਾ ਬਾਣੀ ਪੜ੍ਹਨ ਲੱਗ ਜਾਂਦਾ ਉਹਨੂੰ ਪਰਮੇਸ਼ਰ 'ਤੇ ਪੱਕਾ ਭਰੋਸਾ ਹੋ ਜਾਂਦਾ ਹੈ। ਉਹ ਪੱਕਾ ਭਰੋਸਾ ਕਰਾਉਣ ਵਾਲੀ ਹੋਣ ਕਰਕੇ ਉਮਾ ਦਾ ਰੂਪ ਪਾਰਵਤੀ ਦਾ ਰੂਪ ਵੀ ਹੈ ਗੁਰਬਾਣੀ, ਅਤੇ ਬ੍ਰਹਮ ਵਿਦਿਆ ਦੀ ਦਾਤੀ ਹੋਣ ਕਰਕੇ ਇਹ ਸਾਰਦਾ ਦਾ ਰੂਪ ਵੀ ਹੈ। ਤਰ੍ਹਾਂ ਤਰ੍ਹਾਂ ਦੇ ਜਿਹੜੇ ਧਨ ਪਦਾਰਥ ਹੈ ਉਹਨੂੰ ਦੇਣ ਵਾਲੀ ਹੋਣ ਕਰਕੇ ਇਹ ਰਮਾ ਦਾ ਰੂਪ, ਲਕਸ਼ਮੀ ਦਾ ਰੂਪ ਵੀ ਹੈ। ਇਸ ਕਰਕੇ ਐਸੀ ਜਿਹੜੀ ਪਦਾਰਥ ਦੇਣ ਵਾਲੀ, ਮਾਇਆ ਦੇਣ ਵਾਲੀ, ਉਹ ਲਕਸ਼ਮੀ ਰੂਪ ਗੁਰਬਾਣੀ ਹੈ। ਕਵੀ ਕਹਿੰਦਾ ਉਸ ਗੁਰਬਾਣੀ ਨੂੰ ਮੇਰੀ ਨਮਸਕਾਰ ਹੈ, ਮੈਂ ਮੱਥਾ ਟੇਕਦਾ ਹਾਂ, ਤਾਂ ਕੋ ਨਮੋ ਹਮਾਰ, ਮੇਰੀ ਨਮਸਕਾਰ ਹੈ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਅਸ ਪ੍ਰਕਾਰ ਕਛ ਸਮਾਂ ਬਿਤਾਇਓ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਵਾ ਭਾਈ ਬਾਲਾ ਜੀ ਸੰਧੂ ਗੋਲ ਦੇ ਗੁਰੂ ਅੰਗਦ ਸਾਹਿਬ ਨੂੰ ਇਤਿਹਾਸ ਸੁਣਾਉਂਦੇ ਹੈ ਕਿ ਮਹਾਰਾਜ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਮੋਦੀਖਾਨੇ ਦਾ ਕੰਮ ਚਲਾਉਂਦਿਆਂ ਕੁਝ ਸਮਾਂ ਲੰਘਾਇਆ ਹੈ। ਮਿਲਨ ਹੇਤ ਤਬ ਮੂਲਾ ਆਇਓ, ਕੁਝ ਸਮੇਂ ਤੋਂ ਬਾਅਦ ਜਿਹੜਾ ਸੁਲੱਖਣੀ ਦਾ ਪਿਤਾ ਮੂਲ ਚੰਦ ਹੈ ਉਹ ਆਪਣੀ ਸੁਪੁੱਤਰੀ ਨੂੰ ਮਿਲਣ ਵਾਸਤੇ ਆਇਆ ਹੈ। ਸਦਨ ਸੁਤਾ ਕੇ ਪ੍ਰਵਿਰਸ਼ਿਓ ਜਬ ਹੀ, ਸੁਲਤਾਨਪੁਰ ਪਹੁੰਚ ਕੇ ਜਿਸ ਵੇਲੇ ਮੂਲ ਚੰਦ ਆਪਣੀ ਸੁਪੁੱਤਰੀ ਸੁਲੱਖਣੀ ਦੇ ਘਰ ਦੇ ਵਿੱਚ ਪ੍ਰਵੇਸ਼ ਹੋਇਆ ਹੈ, ਉਮ ਗਿਓ ਨੇਹ ਅਧਿਕ ਮਨ ਤਬ ਹੀ, ਪੁੱਤਰੀ ਨੂੰ ਦੇ ਕੇ ਮਨ ਦੇ ਵਿੱਚ ਬਹੁਤਾ ਜਿਹੜਾ ਮੋਹ ਪਿਆਰ ਹੈ ਉਛੜ ਆਇਆ ਹੈ। ਉੱਠੀ ਸੁਲੱਖਣੀ ਲੋਚਨ ਨੀਰਾ, ਇੱਧਰ ਜਿਹੜੀ ਇਹਦੀ ਸੁਪੁੱਤਰੀ ਸੁਲੱਖਣੀ ਹੈ ਪਿਤਾ ਆ ਦੇ ਕੇ ਉੱਠ ਕਰੋਤੀ ਹੈ, ਅੱਖਾਂ ਦੇ ਵਿੱਚ ਪਾਣੀ ਜਾਇਦੇ ਭਰ ਆਇਆ ਹੈ। ਭਰ ਆਵਾ ਔਰ ਭਈ ਅਧੀਰਾ, ਇਸ ਤਰ੍ਹਾਂ ਕਹਿੰਦੇ ਪਾਣੀ ਜਾਂ ਅੱਖਾਂ ਵਿੱਚ ਭਰ ਆਇਆ ਤੇ ਧੀਰ ਤੋਂ ਰਹਿਰ ਜੇ ਹੋ ਗਈ ਹੈ। ਕਿਤ ਸੋ ਮਿਲ ਰੋਵਨ ਬਹੁ ਲਾਗੀ, ਆਪਣੇ ਪਿਤਾ ਦੇ ਗਲ ਨਾਲ ਲੱਗ ਕੇ ਮਿਲ ਕੇ ਇਸ ਲੱਖਣੀ ਬਹੁਤ ਰੋਣ ਜੇ ਲੱਗ ਗਈ ਹੈ। ਮਨ ਦੁੱਖ ਤੇ ਜਨ ਕਰੁਣਾ ਪਾਗੀ, ਮਨ ਦਾ ਦੁੱਖ ਜਿਹੜਾ ਹੈ ਉਹਦੇ ਨਾਲ ਕਿਰਪਾ ਵਿੱਚ ਕਹਿੰਦੇ ਭਿੱਜ ਗਈ ਹੈ, ਯਾਨੀ ਬਹੁਤਾ ਰੋਗਨ ਬਹੁਤੇ ਡੁਸਕਾਰੇ ਜੇ ਮਾਰਨ ਲੱਗ ਪਈ ਹੈ। ਅਸ਼ਰੂ ਪਾਤ ਸੋ ਚੀਰ ਭਿਗੋਵਾ, ਅਸ਼ਰੂਆਂ ਨੂੰ ਸਿੱਟ ਸਿੱਟ ਕੇ ਜਿਹੜੇ ਕੱਪੜੇ ਜੇ ਉਹ ਭਿਉਂ ਦਿੱਤੇ ਇਸਨੇ, ਜਨ ਦੁੱਖ ਆਪਣੋ ਮਲ ਮਲ ਧੋਵਾ, ਆਪਣਾ ਜਿਹੜਾ ਦੁੱਖ ਰੂਪੀ ਕੱਪੜਾ ਅਥਰੂਆਂ ਰੂਪੀ ਪਾਣੀ ਨਾਲ ਮਲਮਲ ਕੇ ਇਸਨੇ ਧੋਤਾ ਹੈ। ਬਹੁਰ ਬੈਸਕਾਰ ਪਿਤਾ ਬਸਾਵਾ, ਉਸ ਵੇਲੇ ਕਹਿੰਦੇ ਬੈਠ ਕਰਕੇ ਇਸ ਤਰ੍ਹਾਂ ਪਿਤਾ ਨੂੰ ਵੀ ਬਿਠਾ ਲਿਆ ਆਪਣੇ ਕੋਲ। ਨਿਜ ਦੁੱਖ ਕ੍ਰਮ ਕ੍ਰਮ ਸਭ ਹੈ ਸੁਣਾਵਾ, ਆਪਣਾ ਜਿਹੜਾ ਅੰਦਰਲਾ ਦੁੱਖ ਸੀ ਉਹ ਕ੍ਰਮ ਕ੍ਰਮ ਕੇ ਨੰਬਰਵਾਰ ਕਰਕੇ ਸੁਣਾਇਆ ਹੈ ਸਾਰੇ ਦਾ ਸਾਰਾ। ਮੋਚਤ ਲੋਚਨ ਬੂੰਦਨ ਨੀਰਾ, ਨਾਲੇ ਉਹ ਇਸ ਤਰ੍ਹਾਂ ਕਹਿੰਦੇ ਨੇਤਰਾਂ ਵਿੱਚੋਂ ਪਾਣੀ ਦੀਆਂ ਜਿਹੜੀਆਂ ਬੂੰਦਾਂ ਨੂੰ ਸੁੱਟ ਰਹੀ ਹੈ, ਨਾਲੇ ਦੁੱਖੜੇ ਸੁਣਾ ਰਹੀ ਹੈ। ਕਹਿਤ ਬਚਨ ਕੋ ਹੋਤ ਅਧੀਰਾ, ਇਸ ਤਰ੍ਹਾਂ ਬਚਨ ਕਹਿੰਦੀ ਹੋਈ ਅਧੀਰੀ ਜੇ ਹੋ ਰਹੀ ਹੈ, ਬੇਹੌਸਲੇ ਜੇ ਹੋ ਕੇ ਘਬਰਾ ਕੇ ਜੇ ਬਚਨ ਕਹਿ ਰਹੀ ਹੈ। ਸੁਣ ਪਿਤ ਭਲੇ ਸੰਗ ਹੋਂ ਲਾਈ, ਆ ਸਵੇਰੇ ਰੋਂਦਿਆਂ ਹੋਇਆ ਉਸਨੇ ਕਿਹਾ ਹੇ ਪਿਤਾ ਸੁਣ ਲਾ, ਚੰਗੇ ਦੇ ਤੂੰ ਮੈਨੂੰ ਗੱਲ ਲਾਇਆ। ਜਿਹ ਨਿਕੇਤ ਕੀ ਚਿੰਤ ਨਕਾਈ, ਜਿਸ ਮਾਲਕ ਦੇ ਗੱਲ ਲਾਇਆ ਤੂੰ ਉਸਨੂੰ ਕਰਦੀ ਕੋਈ ਖਬਰ ਸਾਰੀ ਨੀ, ਕੋਈ ਚਿੰਤਾ ਫਿਕਰੀ ਹੈ ਨਹੀਂ। ਕਰ ਸਨ ਬੰਦ ਡੋਬ ਤੁਮ ਦੀਨੀ, ਪਿਤਾ ਤੂੰ ਇੱਥੇ ਕਹਿੰਦੇ ਇਹਦੇ ਨਾਲ ਸੰਬੰਧ ਕਰਕੇ ਮੈਨੂੰ ਤਾਂ ਮਾਨੋ ਕਹਿੰਦੇ ਡੁਬੋ ਹੀ ਦਿੱਤਾ ਹੈ। ਪੂਰਵ ਜਨਮ ਕਰਮ ਮੈਂ ਹੀ ਨੀ, ਮੈਂ ਜਾਣਦੀ ਹਾਂ ਪਿਛਲੇ ਜਨਮਾਂ ਦੇ ਮੇਰੇ ਮਾੜੇ ਕਰਮ ਹੈ, ਜਿਸ ਕਰਕੇ ਗੁਰੂ ਨਾਨਕ ਨਾਲ ਮੇਰਾ ਬਹੁ ਵਾਸਤਾ ਪੈ ਗਿਆ। ਮਾਸ ਏਕ ਦੋ ਬਹਿਰ ਬਿਤਾਵੇ ਹੈ, ਦੇਖ ਲਓ ਗੁਰੂ ਨਾਨਕ ਜਿਨ੍ਹਾਂ ਨਾਲ ਵਿਆਹ ਕੇ ਤੂੰ ਡੋਬ ਸੀ ਕਹਿੰਦੇ ਇੱਕ ਦੋ ਮਹੀਨੇ ਤੋਂ ਬਾਹਰ ਹੀ ਲੰਘਾ ਲੈਂਦੇ। ਕਬ ਨਾ ਸਦਨ ਮੈਂ ਬਦਨ ਦਿਖਾਵੇ ਹੈ, ਕਦੇ ਵੀ ਆਪਣਾ ਜਿਹੜਾ ਮੂੰਹ ਹੈ ਘਰ ਵਿੱਚ ਉਹ ਦਿਖਾਉਂਦੇ ਹੀ ਨਹੀਂ ਦੋ ਦੋ ਮਹੀਨੇ। ਜੌਨਿਸ ਬਸੈ ਆਨ ਪਰਦੇਸੀ, ਭਲਾ ਆ ਵੀ ਜਾਣ ਕਹਿੰਦੇ ਮਹੀਨਿਆਂ ਦੋ ਮਹੀਨਿਆਂ, ਜਿਵੇਂ ਕਹਿੰਦੇ ਕਿਸੇ ਆ ਕੇ ਕੋਈ ਪਰਦੇਸੀ ਘਰੇ ਵਿੱਚ ਕਿਸੇ ਧਰਮਸ਼ਾਲਾ ਵਿੱਚ ਵੱਸਦਾ ਹੁੰਦਾ ਰਹਿੰਦਾ ਹੁੰਦਾ। ਉਰ ਨਿਰ ਮੋਹ ਰੀਤ ਤਿਹ ਤੈਸੀ, ਇਸ ਤਰ੍ਹਾਂ ਦੇ ਕਹਿੰਦੀ ਉਹਦੀ ਰੀਤੀ ਹੈ ਵੀ ਹਿਰਦੇ ਕਰਕੇ ਨਰਮੋਈ ਰਹਿੰਦਾ, ਕਿਸੇ ਨੂੰ ਬੁਲਾਉਂਦਾ ਚਲਾਉਂਦਾ ਹੀ ਨਹੀਂ। ਅਨਗਨ ਧਨ ਆਪਣ ਪਰ ਆਵੇ, ਦੂਜੀ ਗੱਲ ਸੁਣਾ ਵੀ ਆਪਣੇ ਦੁਕਾਨ ਉੱਪਰ ਹੱਟ ਉੱਪਰ ਅਣਗਿਣਤੀ ਰੁਪਈਆ ਆਉਂਦਾ ਹੈ। ਸਰਬ ਸਦਨ ਤੇ ਬਹਿਰ ਲੁਟਾਵੇ, ਸਾਰੇ ਦਾ ਸਾਰਾ ਰੁਪਈਆ ਜਿਹੜਾ ਬਾਰ ਬਾਰ ਗਰੀਬਾਂ ਨੂੰ ਲੁਟਾ ਪਟਾ ਦਿੰਦਾ। ਸੁਤੈ ਕ੍ਰਿਤ ਕੋ ਕਰਤ ਨਿਸ਼ੰਕਾ, ਸੁਤੈ ਕ੍ਰਿਤ ਕੋ ਕਰਤ ਨਿਸ਼ੰਕਾ, ਸੁਤੇ ਸਿਦ ਜਿਵੇਂ ਆਪਣੀ ਮਨ ਦੀ ਮਰਜ਼ੀ ਹੁੰਦੀ ਹੈ ਬਿਨਾਂ ਕਿਸੇ ਸ਼ੰਕਾ ਡਰ ਤੋਂ ਉਹ ਕੰਮ ਕਰਦਾ ਹੈ। ਕੋ ਸਮਝਾਏ ਨਾ ਰਹੇ ਸ਼ਸ਼ੰਕਾ, ਇਹ ਵੀ ਨਾ ਜਾਏ ਰਾਮ ਸੁਣਾਉਂਦਾ ਨਾ ਪਰਮਾਨੰਦ ਨਾ ਜਿਹੜੀ ਨਾਨਕੀ ਸਮਝਾਉਂਦੀ ਹੈ, ਸਗੋਸ ਕਹਿੰਦੇ ਗੁਰੂ ਨਾਨਕ ਤੋਂ ਇਹ ਸਾਰੇ ਡਰਦੇ ਰਹਿੰਦੇ। ਗ੍ਰਿਸਤ ਰੀਤ ਤੇ ਨੀਤ ਕੁਡਾਲੀ, ਜਿਵੇਂ ਗ੍ਰਿਸਤੀਆਂ ਦੀ ਰੀਤੀ ਹੁੰਦੀ ਹੈ ਵੀ ਹੱਸ ਕੇ ਬੋਲਣਾ, ਇਸ ਤਰ੍ਹਾਂ ਦੁੱਖ ਭਰੀ ਆਪਣੀ ਗੱਲਬਾਤ ਸਾਂਝ ਕਰ ਲੈਣੀ, ਇਹ ਕਹਿੰਦੇ ਉਸ ਨੀਤੀ ਤੋਂ ਕਹਿੰਦੇ ਸਾਰੀ ਕਹਿੰਦੇ ਹੋਰ ਤਰ੍ਹਾਂ ਦੀ ਇਹਨਾਂ ਦੀ ਰੀਤੀ ਜੀ ਉਲਟੀ ਜੀ ਗੱਲ ਹੈ, ਸਾਰੀ ਪੁੱਠੀ ਜੀ ਗੱਲ ਕਰਦੇ ਆ ਗ੍ਰਿਸਤੀਆਂ ਤੋਂ। ਮਨ ਉਹ ਬਣੇ ਫਜੂਲੇ ਨਸਾਲੀ, ਪਿਤਾ ਸਾਲੋ ਮਨ ਉਹ ਕਹਿੰਦੇ ਜਿਹੜਾ ਫਜੂਲੀ ਦਾ ਤਾਂ ਇਹ ਗੁਰੂ ਨਾਨਕ ਘਰ ਬਣਿਆ ਹੋਇਆ ਮੇਰਾ ਮਾਲਕ। ਮੇਲੀ ਸਦਾ ਵਿਸਾਲ ਫਕੀਰਨ, ਹੋਰ ਤੀਜੀ ਦੱਸ ਗਈਆਂ ਜਿਹੜੇ ਸਾਧ ਸੰਤ ਫਕੀਰ ਉਹਨਾਂ ਦਾ ਮੇਲੀ ਮਲਾਪੀ ਹੈ। ਘਰ ਕੀ ਬੂਝ ਪੀਰ ਅਪੀਰਨ, ਘਰ ਦੀ ਵੀ ਕੋਈ ਤੈਨੂੰ ਕੀ ਦੁੱਖ ਹੈ ਸੁਖੀ ਹੈ ਕਹਿੰਦੇ ਕੋਈ ਨੀ ਪੁੱਛਦੇ ਇਹ ਮੈਥੋਂ। ਨਹਿਰੰਚਕ ਭਰ ਨਹਿਰੰਚਕ ਭਰ ਮਮ ਸਤਕਾਰਾ, ਜਦੋਂ ਦੇ ਮੈਂ ਆਈ ਇਹਨਾਂ ਦੇ ਘਰ ਦੇ ਵਿੱਚ ਭੋਰਾ ਮਾਤਰ ਮੇਰਾ ਇਹਨਾਂ ਨੇ ਸਤਿਕਾਰ ਨਹੀਂ ਕੀਤਾ। ਸਹੁ ਹਿਰਦੈ ਸਦ ਹੀ ਦੁੱਖ ਭਾਰਾ, ਇਸ ਕਰਕੇ ਪਿਓ ਮੈਂ ਤਾਂ ਇਹਨਾਂ ਦੇ ਘਰ ਰਹਿ ਕੇ ਭਾਰੀ ਦੁੱਖ ਸਹਾਰ ਰਹੀ ਔਖੀ ਹੋ ਰਹੀ। ਸੁਣ ਤੋ ਸੁਤਾ ਕੇ ਬੈਨ ਦੁਖਾਰੇ, ਇਸ ਤਰ੍ਹਾਂ ਦੁੱਖ ਵਾਲੇ ਵਾਲੇ ਜਿਹੜੇ ਬੱਚੇ ਨੇ ਆਪਣੀ ਪੁੱਤਰੀ ਤੋਂ ਸੁਣ ਕੇ ਮੂਲ ਚੰਦ ਨੇ ਮੂਲ ਅਸ਼ਰੂ ਲੋਚਨ ਡਾਰੇ ਕਹਿੰਦੇ ਮੂਲ ਚੰਦ ਵੀ ਰੋ ਕੇ ਅਥਰੂ ਕੇਰਨ ਲੱਗਿਆ ਧਰਤੀ ਤੇ ਜਰ ਪਰ ਗਯੋ ਹਿਰਦੇ ਕੇ ਮਾਹੀ ਆਹ ਸੁਣ ਕੇ ਗੁਰੂ ਨਾਨਕ ਦੀਆਂ ਹੋਈਆਂ ਗੱਲਾਂ ਬਾਤਾਂ ਵੀ ਜਵਾਈ ਇਹੋ ਜਿਹਾ ਕਹਿੰਦੇ ਹਿਰਦੇ ਵੀ ਸੜ ਮੱਚ ਗਿਆ ਹੈ ਅਦਕ ਰੋਸ ਕਰਕੇ ਪਛਤਾਹੀ ਬਹੁਤਾ ਗੁੱਸਾ ਜਾ ਕਰਕੇ ਬਹੁਤੇ ਪਛਤਾਉਂਦਾ ਵੀ ਇਹ ਕੀ ਮੈਂ ਕਰ ਕਰਾ ਲਿਆ ਹੈ ਕਾਲੂ ਕਿਆ ਮੂਲਾ ਜੋ ਕ੍ਰੋਧੀ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਸੁਣਾਉਂਦੇ ਸਾਧ ਕਹਿੰਦੇ ਮਹਾਰਾਜ ਕਾਲੂ ਭਲਾ ਕੀ ਕ੍ਰੋਧੀ ਗੁਸੈਲਾ ਸੀ ਵੀ ਜਿਹੋ ਜਿਹਾ ਮੂਲਾ ਇਹਦਾ ਸੀ ਕ੍ਰੋਧੀ ਉਹ ਤਾਂ ਸੌ ਗੁਣਾ ਵੱਧ ਗੁਰਸੈਲਾ ਸੀ ਕ੍ਰੋਧੀ ਸੀ ਨਹਿ ਜਾਨਹਿ ਸ੍ਰੀ ਨਾਨਕ ਸੋਧੀ ਜਿਹੜਾ ਕਾਲੂ ਪਿਓ ਸੀ ਉਹ ਤਾਂ ਗੁਰੂ ਨਾਨਕ ਸਾਹਿਬ ਦੀ ਥੋੜ੍ਹੀ ਬਹੁਤੀ ਖਬਰ ਸਾਰ ਜਾਣਦਾ ਹੀ ਸੀ ਨਾ ਰਾਏ ਬੁਲਾਰ ਉਹਨੂੰ ਸਮਝਾ ਦਿੰਦਾ ਸੀ ਗੋਪਾਲ ਪਾਂਧੇ ਨੇ ਵੀ ਉਹਨੂੰ ਸਮਝਾ ਦਿੱਤਾ ਸੀ ਵੀ ਇਹ ਤਾਂ ਅਵਤਾਰੀ ਹੈ ਬਿਨਾਂ ਪੜ੍ਹਾਏ ਪੜ੍ਹੇ ਪੜ੍ਹਾਉਣ ਵਾਸਤੇ ਆਏ ਹੈ ਹਰਦਿਆਲ ਨੇ ਵੀ ਸਮਝਾ ਦਿੱਤਾ ਵੀ ਮੈਂ ਇਹ ਕੁੰਡਲੀ ਇਹ ਗ੍ਰਹਿ ਦੇਖ ਲਏ ਇਹ ਤਾਂ ਕੋਈ ਅਵਤਾਰ ਆਇਆ ਤੇਰਾ ਪੁੱਤਰ ਇਹ ਕੋਈ ਐਵੇਂ ਨਹੀਂ ਹੈ ਇਹ ਤਾਂ ਜਿਹਨੂੰ ਮਨੁੱਖ ਨੂੰ ਕੋਈ ਦੁੱਖ ਨਹੀਂ ਉਹ ਹੈ ਗੁਰੂ ਨਾਨਕ ਇਸ ਤਰ੍ਹਾਂ ਰਾਏ ਬੁਲਾਰ ਇਹ ਗੋਪਾਲ ਪਾਂਧਾ ਹਰਦਿਆਲ ਇਹਨਾਂ ਦੇ ਰਾਹੀਂ ਕੱਲ ਉਹਨੂੰ ਸਮਝਾਇਆ ਥੋੜ੍ਹੀ ਬਹੁਤੀ ਖਬਰ ਸੀ ਇਹਨੂੰ ਤਾਂ ਹੁਣ ਮੂਲ ਚੰਦ ਨੂੰ ਤਾਂ ਪਤਾ ਹੀ ਕੁਛ ਨਹੀਂ ਸੀ ਇਸ ਕਰਕੇ ਜ਼ਿਆਦਾ ਕ੍ਰੋਧੀ ਸੀ ਅਤੇ ਫਿਰ ਆਪਣਾ ਕੱਢਿਆ ਲੱਗਿਆ ਗੁੱਸਾ ਹੈ ਹਿਰਦੇ ਸੁਤਾ ਕੇ ਧੀਰਜ ਦੀਨਾ ਆਪਣੀ ਜਿਹੜੀ ਪੁੱਤਰੀ ਹੈ ਗੱਲਾਂ ਜਾਂ ਬਾਤਾਂ ਜਾਂ ਕਰ ਕਰਾ ਕੇ ਉਹਦੇ ਹਿਰਦੇ ਵਿੱਚ ਧੀਰ ਹੌਸਲਾ ਜਾ ਦਿੱਤਾ ਵੀ ਮੈਂ ਜਾਨਾ ਜੈ ਰਾਮ ਕੋਲ ਉੱਠਿਓ ਆਪ ਰਿਸ ਮੈਂ ਮਨ ਲੀਨਾ ਮੈਂ ਕਹਿੰਦੇ ਗੁੱਸੇ ਵਿੱਚ ਮਨ ਭਰਿਆ ਪਿਆ ਤੇ ਉੱਠ ਖੜੋਤਾ ਇਹ ਭੰਬੜ ਭੂਸਾ ਕਹਿਓ ਜਰਾਮ ਪਾਸ ਤਤਕਾਲਾ ਚੱਲਦਾ ਹੋਇਆ ਗੁੱਸੇ ਨਾਲ ਭਰਿਆ ਜਰਾਮ ਕੋਲ ਗਿਆ ਮੁੱਖ ਬੋਲਤ ਦੁਰ ਬਾਕ ਵਿਸਾਲਾ ਜਾਂਦਾ ਸਾਰੀ ਮੁੱਖੋਂ ਕਹਿੰਦੇ ਖੋਟੇ ਬਚਨ ਬੋਲਣ ਲੱਗਿਆ ਪੁੱਠੇ ਹੀ ਬੋਲਣ ਲੱਗਿਆ ਤੇ ਛਿਨ ਸ੍ਰੀ ਨਾਨਕ ਜੈ ਰਾਮ ਜਦੋਂ ਮੂਰ ਚੰਦ ਗਿਆ ਨਾ ਜੈ ਰਾਮ ਕੋਲ ਉਸ ਵੇਲੇ ਕਹਿੰਦੇ ਜੈ ਰਾਮ ਜੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੈਸੇ ਏਕ ਥਾਨ ਅਬਰਾਮ ਸੋਹਣੇ ਇੱਕ ਸਥਾਨ ਤੇ ਦੋਵੇਂ ਇਕੱਠੇ ਬੈਠੇ ਸਨ ਜਬ ਹੈ ਬਿਲੋਕਿਓ ਮੂਲਾ ਆਵਾ ਗੁਰੂ ਨਾਨਕ ਸਾਹਿਬ ਤੇ ਜੈ ਰਾਮ ਨੇ ਦੇਖਿਆ ਵੀ ਮੂਲ ਚੰਦ ਹੋਣੀ ਆ ਰਹੇ ਸਨਮਾਨਿਓ ਆਸਨ ਬਹਿ ਸਾਵਾ ਉੱਠ ਕੇ ਦਾ ਸਨਮਾਨ ਕੀਤਾ ਚੰਗੇ ਆਸਨ ਤੇ ਇਹਨਾਂ ਨੂੰ ਬਿਠਾਇਆ ਜੀਆਂ ਆਖਿਆ ਬੈਸਤ ਬੋਲਿਓ ਗਿਰਾ ਕਠੋਰਾ ਬੈਠਦਿਆਂ ਸਾਰੀ ਸਖਤੀ ਇਹ ਬਚਨ ਬੋਲਿਆ ਮੂਲ ਚੰਦ ਸੁਣ ਜਰਾਮ ਤੂੰ ਦੁਸ਼ਮਣ ਮੋਰਾ ਸੁਣ ਲਾ ਜੈ ਰਾਮਾ ਤੂੰ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ ਪੂਰਬ ਜਨਮ ਸ਼ਤਰਤਾ ਤੇਰੀ ਇਸ ਜਨਮ ਦੀ ਨੀ ਪਹਿਲੇ ਜਨਮ ਦੀ ਮੇਰੀ ਦੁਸ਼ਮਣੀ ਹੈ ਤੇਰੇ ਜਾਂ ਤੇ ਦਸ਼ਾ ਕਰੀ ਅਸ ਮੇਰੀ ਕਿਉਂ ਜੈ ਰਾਮਾ ਤੂੰ ਮੇਰੀ ਇਹੋ ਜਿਹੀ ਭਾਲ ਹਰੀ ਹਾਲਤ ਕਰਤੀ ਹੈ ਯਹ ਜੋ ਸਦਾ ਫਕੀਰਨ ਸੰਗੀ ਜਿਹੜਾ ਤੇਰਾ ਗੁਰੂ ਨਾਨਕ ਹੈ ਨਾ ਜਿਹੜਾ ਮੇਰਾ ਜਮਾਈ ਬਣਿਆ ਤਾਂ ਹਮੇਸ਼ਾ ਫਕੀਰਾਂ ਸਾਧਾ ਸੰਗਾਂ ਦਾ ਸਤਸੰਗੀ ਬਣਿਆ ਹੋਇਆ ਤਾਂ ਕੇ ਹੇਤ ਸੁਤਾ ਮੁਰ ਮੰਗੀ ਉਹਦੇ ਵਾਸਤੇ ਮੇਰੀ ਲੜਕੀ ਦੀ ਮੰਗ ਮੰਗੀ ਸੀ ਉਹਦੇ ਨਾਲ ਤੂੰ ਰਿਸ਼ਤਾ ਕਰਵਾਇਆ ਹੈ ਬਨ ਹੈ ਫਕੀਰ ਏਕ ਦਿਨ ਮਾਹੀ ਮੈਂ ਤਾਂ ਦੇਖ ਲਿਆ ਪੁੱਤਰੀ ਰਾਹੀਂ ਸਮਝ ਲਿਆ ਉਹਨੇ ਮੇਰੇ ਜਵਾਈ ਗੁਰੂ ਨਾਨਕ ਇੱਕ ਦਿਨ ਫਕੀਰ ਬਣ ਜਾਣਾ ਰੁਚਿਤ ਕਰਹਿ ਸਭ ਸੰਸੈ ਨਾਹੀ ਕਹਿੰਦੇ ਜਿਵੇਂ ਰੁਚੀ ਹੋਵੇ ਸੰਸੇ ਗੱਲ ਨਹੀਂ ਉਵੇਂ ਉਹ ਕਰਦਾ ਹੁੰਦਾ ਮਨੁੱਖ ਜਾਂ ਕੋ ਜਾਂ ਸੋ ਲਾਗਿਓ ਹੇਤਾ ਸਿਆਣੇ ਕਹਿੰਦੇ ਆ ਜਿਸ ਮਨੁੱਖ ਦਾ ਜਿਸ ਪਾਸੇ ਕਹਿੰਦੇ ਹੇਤ ਪ੍ਰੇਮ ਲੱਗ ਗਿਆ ਜਿੱਧਰੋਂ ਜ਼ਿਆਦਾ ਕਹਿੰਦੇ ਕਰਦਾ ਕਰਾਉਂਦਾ ਹੁੰਦਾ ਬੰਤ ਸੋ ਤਸ ਕਹਿ ਸੁਮਤ ਨਿਕੇਤਾ ਸ੍ਰੇਸ਼ਟ ਮਰਦੇ ਕਰ ਲੋ ਕਹਿ ਕਹਿੰਦੇ ਉਹ ਖੀਰ ਨੂੰ ਜਿੱਧਰ ਉਹਦਾ ਹੇਤ ਹੁੰਦਾ ਜਿੱਧਰ ਪ੍ਰੇਮ ਪਿਆਰ ਉਹੋ ਜਿਹਾ ਬਣ ਜਾਂਦਾ ਹੁੰਦਾ ਜਿਹਾ ਲੱਛਣ ਜਾਣਤ ਐਸੇ ਜੈ ਰਾਮਾ ਜੇ ਗੁਰੂ ਨਾਨਕ ਦੇ ਮੈਂ ਇਹੋ ਜਿਹੇ ਲੱਛਣ ਜਾਣਦਾ ਵੀ ਇਹਨੇ ਸਾਧ ਬਣ ਜਾਣਾ ਸੁਤਾ ਸੰਬੰਧ ਕਰਤ ਕਹੋ ਕੈਸੇ ਕਹਿੰਦੇ ਮੈਂ ਆਪਣੀ ਲੜਕੀ ਦਾ ਸੰਬੰਧ ਗੁਰੂ ਨਾਨਕ ਨਾਨਕ ਨਾਲ ਭਲਾ ਕਿਸ ਤਰ੍ਹਾਂ ਕਰਦਾ, ਮੈਂ ਤਾਂ ਭੁੱਲ ਕੇ ਮਨਾ ਕਰਦਾ। ਆਪਣ ਪਰ ਆਵਤ ਬਹੁ ਦਰਬਾਰ, ਦੇਖ ਲਾ ਮੈਨੂੰ ਤਾਜਤ ਨੇ ਆਪਣੀ ਪੁੱਤਰੀ ਨੇ ਦੱਸਿਆ ਵੀ ਮੋਦੀ ਖਾਨੇ ਉੱਪਰ ਬੜਾ ਰੁਪਈਆ ਆਉਂਦਾ। ਬਾਦਲ ਲੁਟਾਏ ਫਕੀਰਨ ਸਰਬਾ, ਸਾਰਾ ਕਹਿੰਦੇ ਫਕੀਰਾਂ ਸਾਧੂ ਨੂੰ ਇਹਨੇ ਬਿਰਤ ਲੁਟਾਈ ਪੁਟਾਈ ਜਾਂਦਾ। ਪੂਰਬ ਜਨਮ ਕਰੇ ਅਗ ਭਾਰੀ, ਇਹ ਤਾਂ ਵੀ ਮੈਂ ਵੀ ਮੇਰੀ ਪੁੱਤਰੀ ਨੇ ਪਿਛਲੇ ਜਨਮਾਂ ਵਿੱਚ ਭਾਰੀ ਕੋਈ ਪਾਪ ਕੀਤੇ। ਭਇਓ ਜਮਾਤਾ ਤਾਂ ਦੁਖਕਾਰੀ, ਕਹਿੰਦੇ ਸਾ ਦੁੱਖ ਦੇਣ ਵੇਲਾ ਮੇਰਾ ਜਵਾਈ ਬਣ ਗਿਆ। ਨੈਕਨ ਮਮ ਤਨੀਆਂ ਸਨਮਾਨਾ, ਮੇਰੀ ਲੜਕੀ ਦਾ ਭੋਰਾ ਮਾਤਰ ਮੇਰਾ ਜਵਾਈ ਸਤਿਕਾਰ ਹੀ ਨਹੀਂ ਕਰਦਾ। ਕਿਨ ਹੈ ਨਾ ਸਮਝਾਇਓ ਕਿਆ ਜਾਨਾ, ਨੀ ਕਹਿੰਦੇ ਜੈ ਰਾਮਾ ਪਰਮਾਨੰਦ, ਭੈਣ ਜਿਹੜੀ ਨਾਨਕੀ ਹੈ ਇਹਨੇ ਕੀ ਜਾਣਿਆ, ਉਹਨੂੰ ਸਮਝਾਇਆ ਹੀ ਨੀ ਕਿਸੇ ਨੇ। ਭਈ ਦੀਨ ਨਿਤ ਰਹਿਤ ਦੁਖਾਰੀ, ਮੇਰੀ ਲੜਕੀ ਇੱਥੇ ਆ ਕੇ ਬੇਚਾਰੀ ਗਰੀਬਣੀ ਜੀ ਬਣ ਰਹੀ ਹੈ, ਦੁਖੀ ਰਹਿੰਦੀ ਹੈ। ਮਮ ਆਗੇ ਨਿਜ ਬ੍ਰਿਥਾ ਉਚਾਰੀ, ਅੱਜ ਮੈਂ ਅੱਜ ਮੇਰੇ ਅੱਗੇ ਉਹਨੇ ਸਾਰੀ ਅੰਦਰਲੀ ਪੀੜਾ ਖੋਲ ਕੇ ਦੱਸਤੀ ਹੈ। ਉਪਾਲੰਬ ਨਿਸ਼ਠੁਰ ਯੁਗ ਸਾਨੀ, ਉਹ ਕਹਿੰਦੇ ਮੋਰ ਚੰਨੇ ਉਲੰਬੇ ਤੇ ਸਖਤ ਲਫ਼ਜ਼ ਦੇ ਸਹਿ ਕਠੋਰਤਾ ਸਹਿਤ, ਸੁਣੀ ਜਰਾਮ ਸੋਨ ਸਭ ਬਾਨੀ, ਸਾਰੀ ਜਿਹੜੀ ਗੱਲਬਾਤ ਉਲੰਬੇ ਫੁਰੀਆਂ ਕਠੋਰਤਾ ਭਰੀ ਜਿਹੜੇ ਲਫ਼ਜ਼ ਹੈ ਉਹ ਜੈ ਰਾਮ ਨੇ ਸੁਣ ਲਏ। ਮਹਿਤਾ ਜੀ ਨਾ ਕੀ ਜੈ ਰੋਸੂ, ਜੈ ਰਾਮ ਬੋਲਿਆ ਕਹਿੰਦੇ ਪਟਵਾਰੀ ਸਾਹਿਬ ਕੋਈ ਗੁੱਸਾ ਨਾ ਕਰੀਏ, ਦੋਸ਼ ਆਰੋਪਹ ਨਹਿ ਬਿਨ ਦੋਸ਼ੂ, ਨਾ ਕਿਸੇ ਗੁਨਾਹ ਤਾਂ ਐਵੇਂ ਨਾ ਸਾਡੇ ਵਿੱਚ ਤੇ ਮੇਰੇ ਗੁਰੂ ਨਾਨਕ ਵਿੱਚ ਤੁਸੀਂ ਦੋਸ਼ ਕੱਢੀ ਜਾਓ। ਕਿਸੂ ਵਸਤ ਕੀ ਕਮੀ ਨਾ ਆਜੂ, ਅੱਜ ਦੇ ਸਮੇਂ ਤੇਰੀ ਸੁਪੁੱਤਰੀ ਨੂੰ ਕੋਈ ਵਸਤੂ ਦੀ ਕਿਸੇ ਤਰ੍ਹਾਂ ਕੋਈ ਘਾਟ ਹੀ ਨਹੀਂ ਹੈ। ਦਇਓ ਵਿਧਾਤਾ ਸਰਬ ਸਮਾਜੋ, ਪਰਮੇਸ਼ਰ ਵਾਹਿਗੁਰੂ ਨੇ ਸਭ ਕੁਛ ਸਾਜੋ ਸਮਾਨ ਤੇਰੀ ਸੁਪੁੱਤਰੀ ਨੂੰ ਘਰੇ ਖੁੱਲਾ ਡੁੱਲਾ ਦਿੱਤਾ ਹੋਇਆ। ਅਸਨ ਬਸਨ ਭੂਖਨ ਤਨ ਭਾਰੀ, ਕਹਿੰਦੇ ਚੰਗੇ ਗਹਿਣੇ ਚੰਗੇ ਭੋਜਨ ਚੰਗੇ ਬਸਤਰ ਹੋਰ ਜਿਹੜਾ ਕੁਛ ਹੈ ਭਾਰੀ ਧਨ, ਖਰਚਾ ਹੈ ਖਾਵੇ ਸੁਤਾ ਤੁਮਾਰੀ, ਤੇਰੀ ਲੜਕੀ ਖੁੱਲਾ ਖਾ ਰਹੀ ਹੈ ਖੁੱਲਾ ਖਰਚ ਰਹੀ ਹੈ ਕੋਈ ਘਾਟ ਹੈ। ਜਾਹੇ ਵਸਤ ਕੋ ਕਾਜ ਜੋ ਊਰਾ, ਚੱਲ ਬਈ ਜੈ ਤੂੰ ਮੂਲ ਚੰਦ ਦੱਸ ਪੁੱਤਰੀ ਨੂੰ ਪੱਛ ਕੇ ਵੀ ਜਿਸ ਕੰਮ ਤੋਂ ਕਹਿੰਦੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਘਾਟ ਹੈਗੀ ਹੈ। ਉਚਰੋ ਆਪ ਕਰੋ ਮੈਂ ਪੂਰਾ, ਗੁਰੂ ਨਾਨਕ ਸਾਹਿਬ ਤਾਂ ਇੱਕ ਪਾਸੇ ਮੈਨੂੰ ਦੱਸ ਮੈਂ ਉਹੀ ਘਾਟ ਹੁਣੇ ਪੂਰੀ ਕਰ ਦਿੰਦਾ। ਮਧੁਰ ਬਿਨੈ ਪ੍ਰਸੰਸਾ ਸਾਲੀ, ਇਸ ਤਰ੍ਹਾਂ ਮਿੱਠੀ ਬਾਣੀ ਤੇ ਉਸਤੀ ਦੇ ਵਾਲੀ ਜਿਹੜੀ ਬਾਣੀ ਬਚਿਆ ਨਾ, ਸੁਣ ਮੂਲਾ ਭਾ ਸੀਤਲ ਚਾਲੀ, ਕਹਿੰਦੇ ਸੁਣ ਕੇ ਮੂਰ ਚੰਦ ਸੋਹਣੇ ਠੰਡੀ ਰੀਤੀ ਵਾਲਾ ਹੋ ਗਿਆ ਸ਼ਾਂਤ ਜਿਹਾ ਹੋ ਗਿਆ। ਉਤੋ ਕ੍ਰੋਧ ਮਨ ਪਾਵਕ ਜੈਸੇ, ਇਸ ਤਰ੍ਹਾਂ ਕ੍ਰੋਧ ਇਸ ਤਰ੍ਹਾਂ ਸੀ ਮਨ ਵਿੱਚ ਜਿਵੇਂ ਕਹਿੰਦੇ ਭਾਂਬੜ ਬਾਲ ਮਚਾਉਂਦੀ ਲੰਬ ਭਾਂਬੜ ਲਾਟਾਂ ਕੱਢਦੀ ਹੁੰਦੀ, ਇਸ ਤਰ੍ਹਾਂ ਮਨ ਵਿੱਚ ਗੁੱਸਾ ਸੀ ਇਹਦੇ। ਬਚਨ ਜਰਾਮ ਮਿਲੇ ਜਲ ਤੈਸੇ, ਜੈ ਰਾਮ ਦੇ ਬਚਨ ਉਹ ਜਿਵੇਂ ਲੱਟ ਲੱਟ ਵੜਦੀ ਅੱਗ ਹੋਵੇ ਨੂੰ ਪਾਣੀ ਮਿਲ ਜਾਂਦੇ ਉਦੋਂ ਹੀ ਅੱਟ ਅੱਗ ਬੁਝ ਜਾਂਦੀ ਹੈ। ਇਸ ਤਰ੍ਹਾਂ ਕਦੇ ਬਚਨ ਰਾਮ ਜੈ ਰਾਮ ਦੇ ਪਾਣੀ ਵਰਗੇ ਦੀ ਅੱਗ ਬੁਝ ਗਈ ਹੈ ਸ਼ਾਂਤ ਹੋ ਗਿਆ। ਕਮਲ ਨੈਣ ਮੁਖ ਤੂਸ਼ਣ ਰਾਖੀ, ਇੱਧਰ ਗੁਰੂ ਨਾਨਕ ਸਾਹਿਬ ਜੀ ਜੋ ਕਮਲ ਵਰਗੇ ਨੇਤਰਾਂ ਵਾਲੇ ਉਹਨਾਂ ਨੇ ਮੁੱਖ ਤੋਂ ਚੁੱਪ ਰੱਖੀ ਕੁਝ ਨਹੀਂ ਬੋਲੇ। ਜਾਨ ਜਨਕ ਸਮ ਗਿਰਾ ਨ ਭਾਖੀ, ਜਿਸ ਤਰ੍ਹਾਂ ਮੇਰੇ ਪਿਤਾ ਜੀ ਉਹਦੇ ਸਮਾਨੀਏ ਮੋਰ ਚੰਦ ਹੈ ਕੋਈ ਸਮਾਨ ਹੈ, ਇਸ ਕਰਕੇ ਕੋਈ ਵਚਨ ਨਹੀਂ ਕਿਹਾ ਸਤਿਕਾਰ ਹੀ ਰੱਖਿਆ ਹੈ। ਇੱਕ ਨਿਸ ਬਸ ਕਰ ਸੁਤਾ ਆਵਾਸਾ, ਜਿਹੜਾ ਮੂਰ ਚੰਦ ਆਪਣੀ ਸੁਪੁੱਤਰੀ ਦੇ ਘਰ ਦੇ ਵਿੱਚ ਇੱਕ ਰਾਤ ਨੇ ਬਤੀਤ ਕਰ ਲਈ। ਦਈ ਧੀਰ ਕਹਿ ਕਰ ਸੁਖ ਰਾਸਾ, ਇਸ ਤਰ੍ਹਾਂ ਕਹਿੰਦੇ ਵਚਨ ਧੀਰ ਦਿੱਤੀ ਹੈ ਸੁਖਮਈ ਬਹੁਤੇ ਬਚਨ ਕਹਿ ਕਹਿ ਕੇ। ਹੁਣ ਗਮਨਿਓ ਨਿਜ ਨਗਰ ਮਝਾਰਾ, ਮੂਰ ਚੰਦ ਆਪਣੇ ਨਗਰ ਜਿਹੜਾ ਬਟਾਲਾ ਉਧਰ ਨੂੰ ਚਲਿਆ ਗਿਆ। ਸਭ ਬਿਰਤਾਂਤ ਢਿੱਗ ਪਤਨ ਉਚਾਰਾ, ਸਾਰਾ ਜਿਹੜਾ ਸੁਪੁੱਤਰੀ ਦਾ ਪ੍ਰਸੰਗ ਸੀ ਆਪਣੀ ਪਤਨੀ ਚੰਦੋ ਰਾਣੀ ਕੋਲ ਕਹਿ ਦਿੱਤਾ ਦੱਸ ਦਿੱਤਾ। ਕੀਰਤਿਕ ਦਿਉਸ ਬਤੀਤੇ ਜਬ ਹੀ ਕਹਿੰਦੇ ਇਸ ਤਰ੍ਹਾਂ ਇਹ ਮੂਰਚਨ ਦੇ ਉੱਥੋਂ ਵਾਪਸ ਆਇਆ, ਕੁਝ ਕੁ ਦਿਨ ਲੰਘੇ ਹਨ। ਆਈ ਚੰਦੋ ਰਾਣੀ ਤਬ ਹੀ, ਫਿਰ ਕਹਿੰਦੇ ਜਿਹੜੀ ਇਹਦੇ ਘਰਵਾਲੀ ਚੰਦੋ ਰਾਣੀ ਉਹ ਆ ਗਈ ਸੁਲਤਾਨਪੁਰ। ਮਿਲੀ ਸੁਦਾਸੋ ਨੇ ਹੋ ਕਲੇਰਾ, ਵੀ ਆਪਣੀ ਲੜਕੀ ਨਾਲ ਬੜਾ ਮੋਹ ਪਿਆਰ ਜਿਹਾ ਕਰਕੇ ਮਿਲੀ ਜੁੜੀ। ਰੋਦਨ ਕਰਤ ਨੈਣ ਜਲ ਗੇਰਾ, ਉਸ ਲੱਖਣੀ ਕਹਿੰਦੇ ਰੋ ਰਹੀ ਹੈ, ਨੇਤਰਾਂ ਵਿੱਚੋਂ ਅਥਰੂ ਸੁੱਟ ਰਹੀ ਹੈ ਧਰਤੀ ਤੇ। ਬੋਲਤ ਬਚਨ ਹੈ ਹੋਏ ਦੁਖਾਰੀ, ਹਾਂ ਬਹੁਤ ਦੁਖੀ ਜੀ ਹੋ ਕੇ, ਔਖੀ ਜੀ ਹੋ ਕੇ ਬਚਨ ਬੋਲਦੀ ਹੈ। ਹੇ ਬਿਦ ਕਿਉ ਸਿਰਜੀ ਜਗ ਨਾਰੀ, ਹੇ ਵਿਧਾਤੇ ਹੇ ਪਰਮੇਸ਼ਰ ਇਸਤਰੀ ਸੰਸਾਰ ਵਿੱਚ ਤੂੰ ਕਿਉ ਬਣਾਈ ਹੈ। ਪਰਾਧੀਨ ਨਿਤ ਦੁਸ਼ ਹੈ ਕਲੇਸ਼ਾ, ਇਸਤਰੀ ਨੂੰ ਕਹਿੰਦੇ ਹਮੇਸ਼ਾ ਕਹਿੰਦੇ ਦੂਸਰੇ ਦੇ ਅਧੀਨ ਰਹਿਣਾ ਪੈਂਦਾ ਹੈ, ਪਰਾਧੀਨ ਤੇ ਹਮੇਸ਼ਾ ਨਾ ਜਿਹੜੇ ਸਹਾਰੇ ਜਾਣ ਵਾਲੇ ਬਚਨ ਉਹ ਸਹਾਰਨੇ ਪੈਂਦੇ ਤੇ ਬੜੇ ਕਲੇਸ਼ਾਂ ਵਿੱਚ ਜੀਵਨ ਨੂੰ ਲੰਘਦਾ, ਝਗੜਿਆਂ ਵਿੱਚ ਫਿਸਲ ਲੰਘਦੇ ਆ। ਲੈ ਕਰ ਜਨਮਤ ਸਭ ਹੈ ਅੰਦੇਸ਼ਾ, ਜਿੰਨੇ ਸੰਸਾਰ ਦੇ ਸੰਸੇ ਹੈ ਕਹਿੰਦੇ ਉਹ ਲੈ ਕੇ ਇਸਤਰੀ ਜੰਮਦੀ ਹੈ। ਬੈਸ ਸੁਲੱਖਣੀ ਕਰ ਉਰ ਧੀਰਾ, ਇਸ ਤਰ੍ਹਾਂ ਕਹਿੰਦੇ ਸੁਲੱਖਣੀ ਬੈਠ ਕੇ ਹਿਰਦੇ ਵਿੱਚ ਥੋੜਾ ਜਿਹਾ ਹੌਸਲਾ ਜਿਹਾ ਕਰਕੇ, ਕਹਿਣ ਲੱਗੀ ਨਿਜ ਦੁੱਖ ਗੰਭੀਰਾ, ਅੰਦਰ ਲੈ ਡੂੰਘੇ ਦੁੱਖ ਹੈ ਦਿਲ ਦੇ ਦੁੱਖ, ਆਪਣੀ ਮਾਂ ਨੂੰ ਦੱਸਣ ਲੱਗ ਪਈ। ਸੁਣ ਹੋ ਮਾਤ ਪਤ ਕੀ ਵਿਪਰੀਤਾ, ਹੇ ਮਾਂ ਚੰਦੋ ਰਾਣੀ ਸੁਣ ਲਾ ਮੇਰੇ ਪਤਰੀ ਦੀ ਉਲਟੀ ਪੁਲਟੀ ਗੱਲ। ਦਰਬ ਸਰਬ ਬਾਦ ਹੈ ਖੁਐ ਨੀਤਾ, ਮਾਰਾ ਜਿਹੜਾ ਤਨ ਹੈ ਮੈਂ ਵਿਅਰਥੀ ਕਹਿੰਦੇ ਉਗਵਾਈ ਜਾਂਦਾ ਉੱਥੇ, ਕਬ ਕਬ ਸਦਨ ਹੈ ਬਦਨ ਦਿਖਾਵਾ, ਕਦੇ ਕਦੇ ਘਰ ਆ ਕੇ ਆਪਣਾ ਮੂੰਹ ਜਾ ਮਾੜਾ ਜਾ ਦਿਖਾਉਂਦਾ, ਆਪਣ ਪਰ ਦਿਨ ਰੈਲ ਬਿਤਾਵਾ, ਉੱਥੇ ਮੋਦੀ ਖਾਨੇ ਤੇ ਬੈਠਾ ਸਾਰਾ ਦਿਨ ਲਗਾ ਦਿੰਦਾ। ਗ੍ਰਿਸਤੀ ਰੀਤ ਨਤਾਮੈ ਏਕਾ, ਗ੍ਰਿਸਤੀਆਂ ਵਾਲੀ ਰੀਤੀ ਹੁੰਦੀ, ਹੱਸਦੇ ਖੇਲਦੇ ਹੁੰਦੇ ਹੈ, ਉਹੀ ਮਾੜੀ ਮੋਟੀ ਰੀਤੀ ਉਹਨਾਂ ਦੀ ਹੈ ਹੀ ਨਹੀਂ। ਧਨ ਸੰਚਨ ਤੇ ਆਦ ਅਨੇਕਾ, ਗਰੀਬ ਜਿਹੜੇ ਗ੍ਰਿਸਤੀ ਲੋਕ ਮਾਇਆ ਇਕੱਠੀ ਕਰਦੇ, ਝੂਠ ਮੂਠ ਬੋਲਦੇ, ਬਈਆਂ ਮਾਨੀਆਂ ਕਰਦੇ, ਕ੍ਰਿਤੀ ਹੈ ਨੀ ਉਹਨਾਂ ਚ। ਸੁਣ ਤੋ ਸੁਤਾ ਬਚ ਚੰਦੋ ਰਾਣੀ, ਇਸ ਤਰ੍ਹਾਂ ਆਪਣੀ ਸਪੁੱਤਰੀ ਦੇ ਦੁੱਖ ਭਰੇ ਬਚਨ ਸੁਣ ਕੇ ਚੰਦੋ ਰਾਣੀ ਭਈ ਕ੍ਰੋਧ ਤੇ ਕੇ ਮਤ ਗਲਤਾਨੀ, ਕਹਿੰਦੇ ਕ੍ਰੋਧ ਦੇ ਵਿੱਚ ਇਹਦੀ ਬੁੱਧੀ ਲੀਨ ਹੋ ਗਈ ਹੈ। ਗਵਨੀ ਸਦਨ ਨਾਨਕੀ ਜਿਹਵਾ, ਗੁੱਸੇ ਨਾਲ ਭਰੀ ਜਿੱਥੇ ਨਾਨਕੀ ਜੀ ਦਾ ਘਰ ਸੀ ਉਧਰ ਨੂੰ ਗਈ ਹੈ। ਕੁਸ਼ਲ ਪ੍ਰਸ਼ਨ ਕਰ ਬੈਸੀ ਤੇਹਵਾ, ਹਰੀ ਖੁਸ਼ੀ ਜੀ ਪੁੱਛ ਕੇ ਤੇ ਘਰ ਦੇ ਵਿੱਚ ਜਾ ਬੈਠੀ ਚੰਦੋ ਰਾਣੀ। ਕ੍ਰੋਧ ਕੀਏ ਪੁਨ ਬੋਲੀ ਬੈਨਾ, ਬੜਾ ਗੁੱਸਾ ਜਾ ਕਰਕੇ ਫਿਰ ਬੋਲੀ ਚੰਦੋ ਰਾਣੀ ਮੁਖ ਤੋਂ ਬਚਨ, ਤੁਮ ਔਰ ਡਰ ਪਰਮੇਸ਼ਰ ਹੈ ਨਾ, ਇਹ ਨਾਨਕੀ ਤੁਹਾਨੂੰ ਪਰਮੇਸ਼ਰ ਦਾ ਮਾੜਾ ਮੋਟਾ ਰਹਿੰਦੇ ਵੀ ਡਰ ਪੈ ਹੈ ਨੀ। ਕਿਸ ਪ੍ਰਕਾਰ ਕੋ ਨਾਠਿਓ ਮਤਾ, ਠਾਟਿਓ ਠਾਨਿਓ ਮਤਾ, ਤੁਸੀਂ ਕਹਿੰਦੇ ਤਿੰਨਾ ਚੌਹਾਂ ਨੇ ਕਿਵੇਂ ਦੇ ਵਿੱਚ ਇਹੋ ਜਿਹਾ ਮਤਾ ਜਾ ਪੱਕਾ ਕੀਤਾ ਹੋਇਆ। ਦਾਸੀ ਜਾਂ ਰਾਖੀ ਮਮ ਸੁਤਾ, ਜਿਹੜੀ ਲੜਕੀ ਹੈ ਜਿਵੇਂ ਕੋਈ ਘਰ ਵਿੱਚ ਨੌਕਰਾਣੀ ਰੱਖੀ ਹੁੰਦੀ। ਨਿਜ ਭਰਾਤਾ ਕੋ ਨਹਿ ਸਮਝਾਵੈ, ਤੂੰ ਆਪਣੇ ਭਰਾ ਨੂੰ ਮਾੜਾ ਮੋਟਾ ਨਹੀਂ ਸਮਝਾਉਂਦੀ ਬਜਾਉਂਦੀ। ਸਰਬ ਦਰਬ ਕੋ ਵਹਿਰ ਲੁਟਾਵੈ ਹੈ, ਦੱਸਿਆ ਵੀ ਉਹ ਜਿਹੜਾ ਤੇਰਾ ਭਰਾ ਹੈ ਸਾਰਾ ਧਨ ਉੱਥੇ ਮੋਦੀ ਖਾਨੇ ਤੇ ਲੁਟਾਈ ਪੁਟਾਈ ਜਾਂਦਾ ਹੈ। ਤੁਮਰੇ ਸਰਸਨ ਹਿਰਦੈ ਕੋਈ, ਇਸ ਕਰਕੇ ਤੁਹਾਡੇ ਵਰਗਾ ਤਾਂ ਕਹਿੰਦੇ ਨਿਰਦਈ ਨਹੀਂ ਨਾ, ਹਿਰਦੈ ਦੇ ਹਰਸਨ ਨਿਰਦੈ ਪਾਠ ਹੈ, ਤੁਹਾਡੇ ਵਰਗਾ ਕਹਿੰਦੇ ਹਿਰਦਈ ਨਹੀਂ ਦੁਨੀਆਂ ਵਿੱਚ ਕੋਈ ਹੋਣਾ ਹੈ। ਜੇਠਾ ਸੁਤ ਜੇਠਾ ਦੁਖੀ ਸੁਤਾ ਮਮ ਹੋਈ, ਜਿੱਥੇ ਮੇਰੀ ਆ ਕੇ ਲੜਕੀ ਇੰਨੀ ਔਖੀ ਹੋ ਗਈ ਹੈ। ਨਾਤਾ ਤਬ ਜਰਾਮ ਕਰਵਾਇਆ, ਮੈਂ ਕਹਿੰਦੇ ਤੇਰਾ ਜਿਹੜਾ ਘਰ ਵਾਲਾ ਜੈਰਾਮ ਉਹਨੇ ਮੇਰੇ ਮਾਲਕ ਨੂੰ ਕਹਿ ਕੇ ਰਿਸ਼ਤਾ ਜਾ ਕਰਾ ਤਾ, ਅਬ ਤੇਹ ਕੋ ਨਹਿ ਕਿਉਂ ਸਮਝਾਇਆ, ਕਹਿੰਦੇ ਹੁਣ ਚਲੋ ਰਿਸ਼ਤਾ ਤਾਂ ਕਰਾ ਤਾ, ਤੂੰ ਉਹਨੂੰ ਕਿਉਂ ਨਹੀਂ ਸਮਝਾਇਆ ਬੁਝਾਇਆ। ਦੋਹਰਾ ਆਨ ਸਦਨ ਸੁਧ ਲੇਤ ਨਹਿ, ਮੇਰਾ ਜਿਹੜਾ ਭਰਾ ਘਰ ਵਿੱਚ ਆ ਕੇ ਕੋਈ ਮੇਰੀ ਪੁੱਤਰੀ ਦੀ ਖਬਰ ਸਾਰ ਨਹੀਂ ਲੈਂਦਾ ਹੈ। ਆਨਨ ਕਹਿ ਨ ਬੈਨ, ਕਿਉਂ ਕੋਈ ਹੱਸ ਕੇ ਬਚਨ ਵੀ ਨਹੀਂ ਕਹਿੰਦਾ ਹੈ। ਦਰਬ ਨ ਰੱਖ ਹੈ ਨਿਕਟ ਕਛ, ਜਿਹੜਾ ਰੁਪਈ ਭੇਜਿਆ ਹੈ ਕਹਿੰਦੇ ਜੋੜ ਕੇ ਕੋਲ ਨੀ ਰੱਖਦਾ ਥੋੜਾ ਬਹੁਤ ਹਿਰਦੇ ਵਿਖੇ ਕੱਛ ਪੈ ਨਾ ਹਿਰਦੇ ਵਿੱਚ ਉਹਨੂੰ ਕੋਈ ਡਰ ਪੈ ਹੈ ਹੀ ਨੀ ਕਿਸੇ ਦਾ ਚੌਪਈ ਗਿਰਾ ਨਾਨਕੀ ਸਰੋਨਨ ਸੁਣੀ ਇਸ ਤਰ੍ਹਾਂ ਚੰਦੋ ਰਾਣੀ ਦੀ ਜਿਹੜੀ ਗੱਲਬਾਤ ਹੈ ਇਹ ਨਾਨਕੀ ਜੀ ਨੇ ਧਿਆਨ ਨਾਲ ਸੁਣੀ ਕੰਨਾਂ ਵਿੱਚ ਸਤਿਕਾਰ ਮਾਨਿਕ ਤਿਉਂ ਵਿਦ ਗੁਣੀ ਆ ਕਹਿੰਦੇ ਇਸ ਤਰ੍ਹਾਂ ਚੰਦੋ ਰਾਣੀ ਦੀ ਜੀ ਜਿਹੜੀ ਗੱਲਬਾਤ ਹਿਰਦੇ ਵਿੱਚ ਗੁਣੀ ਹੈ ਵੀ ਜਿਵੇਂ ਕਿਸੇ ਦੇ ਹੱਥ ਵਿੱਚ ਮਾਨਕ ਆ ਜਾਏ ਉਹ ਕਦਰ ਕੀਮਤ ਨਹੀਂ ਜਾਣਦਾ ਵੀ ਮਾਨਕ ਵਰਗੇ ਗੁਰੂ ਨਾਨਕ ਸਾਹਿਬ ਉਹਨਾਂ ਨਾਲ ਇਹਦਾ ਸੰਬੰਧ ਜੁੜ ਗਿਆ ਮੂਰਖਾਂ ਦਾ ਜਿਵੇਂ ਮੂਰਖ ਨੂੰ ਮਾਨਕ ਦੀ ਕੋਈ ਕਦਰ ਕੀਮਤ ਨਹੀਂ ਨਾ ਹੁੰਦੀ ਹੈ ਕਹਿੰਦੇ ਇਸੇ ਤਰ੍ਹਾਂ ਤਿੰਨੇ ਚਾਰੇ ਇਕੱਠੇ ਹੋ ਗਏ ਮੂਰਖ ਗੁਰੂ ਨਾਨਕ ਮਾਨਕ ਦੀ ਇਹਨਾਂ ਨੂੰ ਕੋਈ ਖਬਰਸਾਰ ਨਹੀਂ ਵੀ ਇਹ ਕਿਹੋ ਜਿਹੇ ਹਨ ਬੋਲੀ ਮ੍ਰਿਦਲ ਮਾਧੁਰੀ ਬਾਣੀ ਉਸ ਵੇਲੇ ਨਾਨਕੀ ਬਹੁਤ ਕੋਮਲ ਤੇ ਮਿੱਠੀ ਬਚਨ ਬਾਣੀ ਬੋਲੇ ਸੁਣ ਮਾਸੀ ਤੂੰ ਪਰਮ ਸਿਆਣੀ ਕਹਿਣ ਲੱਗੀ ਹੈ ਚੰਦੋ ਰਾਣੀ ਮੇਰੀ ਮਾਸੀ ਤੂੰ ਬੜੀ ਸਿਆਣੀ ਹੈ ਸੁਣ ਲਾ ਕਿਆ ਸਮਝਾਵਾਂ ਮੈਂ ਭਲ ਬਾਤਾ ਹੈ ਭਲਾ ਚੰਗੀ ਤਰ੍ਹਾਂ ਕੀ ਉਹਨੂੰ ਸਮਝਾਵਾਂ ਬੁਝਾਵਾਂ ਕੋ ਕੁਕਰਮ ਨਹਿ ਕਰ ਹੀ ਭਰਾਤਾ ਕਿਉਂਕਿ ਮੇਰਾ ਗੁਰੂ ਨਾਨਕ ਜੋ ਭਰਾ ਹੈ ਕੋਈ ਮਾੜਾ ਕੰਮ ਤਾਂ ਕਰਦਾ ਨਹੀਂ ਤਸਕਰ ਸੰਗ ਨ ਕਰ ਹੈ ਸਤੇ ਚੋਰਾਂ ਨਾਲ ਮਿਲ ਕੇ ਮੇਰਾ ਭਾਰ ਚੋਰੀਆਂ ਥੋੜੋ ਕਰਦਾ ਜੂਪ ਨ ਖੇਲਹਿ ਸੁਰਾ ਨ ਪੇਈ ਜੁਆਰੀਆਂ ਨਾਲ ਜਾ ਕੇ ਬਾਹਰ ਜੂਆ ਨੀ ਖੋਲਾ ਕੋਈ ਉਹ ਸ਼ਰਾਬਾਂ ਦੀਆਂ ਬੋਤਲਾਂ ਨੀ ਪੀਂਦਾ ਹੈ ਪਰ ਨਾਰਿਨ ਸੋ ਨਹਿ ਵਿਚਾਰੀ ਪਰਾਈਆਂ ਇਸਤਰੀਆਂ ਦੇ ਨਾਲ ਕਹਿੰਦੇ ਉਹ ਮੰਦ ਕਰਮ ਨੀ ਕਰਦਾ ਵਿਸ਼ੇ ਵਾਸ਼ਨਾ ਉਰ ਤੇ ਟਾਰੀ ਮੇਰੇ ਭਰਾ ਨੇ ਮਾੜੀਆਂ ਵਾਸ਼ਨਾ ਵਿਸ਼ੇ ਦੀਆਂ ਹਿਰਦੇ ਵਿੱਚੋਂ ਦੂਰ ਕੀਤੀਆਂ ਹੋਈਆਂ ਲੋਭੀ ਕ੍ਰੋਧੀ ਲੰਪਟ ਨਾਹੀ ਮੇਰਾ ਜਿਹੜਾ ਭਰਾ ਉਹ ਧੰਦਾ ਲੋਭੀ ਨਹੀਂ ਹੈ ਕ੍ਰੋਧੀ ਨਹੀਂ ਹੈ ਇਸ ਤਰ੍ਹਾਂ ਪਰਾਈਆਂ ਇਸ ਤਰ੍ਹਾਂ ਦੇ ਨਾਲ ਲਿਪਟਣ ਵਾਲਾ ਨਹੀਂ ਹੈ ਸੁਪਨ ਵਿਕਾਰ ਨ ਮਨ ਸਉਪਜਾਹੀ ਉਹਦੇ ਮਨ ਦੇ ਵਿੱਚ ਤਾਂ ਸੁਪਨੇ ਵਿੱਚ ਵੀ ਮਾੜੇ ਜਿਹੜੇ ਫੁਰਨੇ ਨਹੀਂ ਪੈਦਾ ਹੁੰਦੇ ਜਾਗਦਿਆਂ ਤਾਂ ਕੀ ਹੋਣੇ ਅਸੁਕ ਕਰਮ ਮਹਿ ਸੋਦਰ ਹੇਰੋਂ ਇਹੋ ਜਿਹਾ ਜੇ ਕੋਈ ਮਾੜੇ ਕਰਮ ਕਰਦਾ ਹੋਵੇ ਵੀ ਜੂਆ ਖੇਲਦਾ ਹੋਵੇ ਜਾਂ ਇਸ ਤਰ੍ਹਾਂ ਸ਼ਰਾਬ ਪੀਂਦਾ ਹੋਵੇ ਮੈਂ ਦੇਖਾਂ ਆਪਣੇ ਭਰਾ ਨੂੰ ਤੋ ਸਮਝਾਵਨ ਬਨ ਹੈ ਮੇਰਾ ਤਾਂ ਗੁਰੂ ਨਾਨਕ ਭਰਾ ਨੂੰ ਮੇਰਾ ਸਮਝਾਉਣਾ ਬਣਦਾ ਵੀ ਤੂੰ ਸ਼ਰਾਬ ਨਾ ਪੀਆ ਤੂੰ ਜੂਆ ਨਾ ਖੇਲਿਆ ਗੁਰ ਧੋਬੀ ਨਾ ਬਣ ਤੂੰ ਕ੍ਰੋਧ ਨਾ ਕਰਿਆ ਫਿਰ ਤਾਂ ਮੈਂ ਕਹਾਂ ਉਹਨੂੰ ਕੁਛ ਭਲੋ ਬਿਲੋ ਕਹੋ ਤਾਂ ਹੈ ਸੁਭਾਉ ਉਹ ਗੁਰੂ ਨਾਨਕ ਭਰਾ ਦਾ ਜਿਹੜਾ ਸੁਭਾਅ ਮੈਂ ਬੜਾ ਚੰਗਾ ਵੇਖਦੀ ਹਾਂ ਜਿਹ ਮੈਂ ਹਰੰਚਕ ਦੋਸ਼ ਨਕਾਰ ਇਹ ਚੰਦੋ ਰਾਣੀ ਮਾਸੀ ਜੀ ਦੇ ਵਿੱਚ ਭੋਰਾ ਮਾਤਰ ਕੋਈ ਗੁਨਾਹ ਹੈ ਨੀ ਔਗਣ ਹੈ ਹੀ ਨਹੀਂ ਮਹਾ ਸੁਸ਼ੀਲੰ ਕਰੁਣਾ ਖਾਨੀ ਮੇਰੇ ਭਰਾ ਤਾਂ ਬੜੇ ਸੀਰ ਸੁਭਾਅ ਵਾਲੇ ਆ ਕਿਰਪਾ ਦੀ ਤਾਂ ਉਹ ਖਾਣ ਹੈ ਅਸਨ ਬਸਨ ਰੰਕਨ ਕੋ ਦਾਨੀ ਮਾੜਾ ਥੋੜੋ ਕੰਮ ਕਰਦੇ ਗਰੀਬਾਂ ਨੂੰ ਕੱਪੜੇ ਦੇ ਦਿੰਦੇ ਗਰੀਬਾਂ ਨੂੰ ਭੋਜਨ ਦੇ ਦਿੰਦੇ ਮਾੜਾ ਹੈ ਪਰ ਦੁੱਖ ਭਿੱਖ ਨਹਿ ਜਾਤ ਸਹਾਰਾ ਮੇਰੇ ਭਰਾ ਤੋਂ ਦੂਜਿਆਂ ਦਾ ਦੁੱਖ ਦੇ ਕੇ ਸਹਾਰਿਆ ਨਹੀਂ ਜਾਂਦਾ ਸੁਖ ਦਾਨੀ ਜਾਂ ਬ੍ਰਿਖ ਉਪਕਾਰਾ ਬਿਰਸ਼ ਬੜਾ ਪਰਉਪਕਾਰੀ ਹੁੰਦਾ ਹੈ ਨਾ ਛਾਇਆ ਦਿੰਦਾ ਹੈ ਫਲ ਦਿੰਦਾ ਹੈ ਇਉਂ ਸੁਖਦਾਨੀ ਹੈ ਪਿਓ ਮੇਰਾ ਭਰਾ ਆਤਪ ਤਪਤੰ ਸਿਰ ਭਰ ਲੇਤਾ ਇਕਲਾ ਮਾਸੀ ਜਿਹੜਾ ਬਿਰਸ਼ ਹੈ ਆਪਣੇ ਉੱਪਰ ਧੁੱਪੋ ਤਪਸ਼ ਸਹਾਰਦਾ ਸਾਰਾ ਕੁਛ ਕਰ ਛਾਇਆ ਪੰਖੀ ਸੁਖ ਹੇਤਾ ਜਿਹੜਾ ਕੋਈ ਪੰਛੀ ਹੈ ਉਹਨੂੰ ਕਹਿੰਦੇ ਸੁਖ ਦਿੰਦਾ ਹੈ ਤੇ ਉਹਨੂੰ ਫਲ ਦਿੰਦਾ ਹੈ ਜਿਹੜਾ ਕੋਈ ਮੁਸਾਫਰ ਆ ਜਾਂਦਾ ਉਹਦੇ ਤੇ ਵੀ ਛਾਇਆ ਕਰਦਾ ਉਹਨੂੰ ਵੀ ਫਲ ਦੇ ਦਿੰਦਾ ਛਕਣ ਲਈ ਬਿਰਸ਼ ਇਉਂ ਕਰਕੇ ਨਿਜ ਹੱਥ ਕਮਾਈ ਇਸ ਤਰ੍ਹਾਂ ਆਪਣੇ ਹੱਥਾਂ ਦੀ ਉਹ ਕਮਾਈ ਕਰਦਾ ਮੇਰਾ ਭਰਾ ਸਭ ਸੰਤਨ ਕੋ ਦੇਤ ਖੁਆਈ ਇਹਦੇ ਵਿੱਚ ਭਲਾ ਕੀ ਮਾੜਾ ਕੱਲ ਹੈ ਵੀ ਉਹ ਸ਼ਰਾਬੀਆਂ ਕਬਾਬੀਆਂ ਨੂੰ ਖਾਂਦਾ ਸਾਰੇ ਸਾਧੂਆਂ ਸੰਤਾਂ ਨੂੰ ਛਕਾ ਦਿੰਦਾ ਹੈ ਮਨ ਹੋ ਭਗਤ ਨਿਜ ਧਰਿਓ ਸਰੂਪਾ ਮਾਸੀ ਮੈਂ ਤਾਂ ਆਏ ਹੋ ਜਾਣਦੀ ਵੀ ਪਰਮੇਸ਼ਰ ਦੀ ਭਗਤੀ ਨੇ ਗੁਰੂ ਨਾਨਕ ਦਾ ਆਪਣਾ ਰੂਪ ਧਾਰਿਆ ਹੋਇਆ। ਕਦੋਂ ਗਿਆਨ ਤਨ ਕੀਨ ਅਨੂਪਾ, ਪਰਮੇਸ਼ਰ ਦਾ ਜਿਹੜਾ ਗਿਆਨ ਆ ਉਹਨੇ ਗੁਰੂ ਨਾਨਕ ਦਾ ਸੋਹਣਾ ਸਰੀਰ ਧਾਰਨ ਕੀਤਾ ਅਨੂਪਮ। ਜੇ ਕੋ ਨੀਕੇ ਕਰਮਨ ਲਾਗਾ, ਹੇ ਮਾਸੀ ਜੇ ਕੋਈ ਮਨੁੱਖ ਚੰਗੇ ਕਰਮ ਕਰਨ ਲੱਗਾ ਹੋਵੇ, ਤੇ ਹੋਰ ਸੋ ਹੋਤ ਕੁਭਾਗਾ, ਉਹਨੂੰ ਚੰਗੇ ਕਰਮੋਂ ਮੋਹ ਰੋਕਣਾ ਕਰਦਾ ਉਹ ਤਾਂ ਖੋਟੇ ਭਾਗਾਂ ਵਾਲਾ ਮਨੁੱਖ ਹੁੰਦਾ ਹੈ। ਧੰਨ ਭਾਗ ਤੁਮ ਕਰੇ ਵਿਧਾਤਾ, ਦੇਖ ਲੋ ਹੇ ਮਾਸੀ ਤੁਹਾਡੇ ਤਾਂ ਵਿਧਾਤਾ ਪਰਮੇਸ਼ਰ ਨੇ ਧੰਤਾ ਯੋਗ ਭਾਗ ਬਣਾਉਣਾ ਕੀਤੇ। ਜਿਨ ਕੋ ਐਸੋ ਬਣਿਓ ਜਮਾਤਾ, ਜਿਨ੍ਹਾਂ ਦਾ ਇਹੋ ਜਿਹਾ ਗੁਰੂ ਨਾਨਕ ਵਰਗਾ ਮਹਾਨ ਗੁਣਾਂ ਦਾ ਖਜ਼ਾਨਾ ਜਵਾਈ ਬਣ ਰਿਹਾ। ਅਨਕ ਕੁਲਨ ਕੋ ਕਰ ਹੈ ਉਧਾਰਾ, ਤੁਹਾਡੇ ਜਵਾਈ ਨੇ ਅਨੇਕਾਂ ਕੁਲਾਂ ਦਾ ਉਧਾਰ ਕਰ ਦੇਣਾ। ਸ਼ਾਂਤ ਰੂਪ ਕੀ ਨਾਸ਼ ਵਿਕਾਰਾ, ਗੁਰੂ ਨਾਨਕ ਸਾਹਿਬ ਮੇਰੇ ਭਰਾ ਸ਼ਾਂਤ ਰੂਪ ਹੈ, ਮਾੜੇ ਕੰਮ ਸਾਰੇ ਉਹਨਾਂ ਨੇ ਖਤਮ ਕਰ ਦਿੱਤੇ। ਜਾ ਕੇ ਸਰਸ ਉਧਾਰ ਨ ਕੋ, ਗੁਰੂ ਨਾਨਕ ਮੇਰੇ ਭਰਾ ਵਰਗਾ ਦੁਨੀਆਂ ਵਿੱਚ ਕੋਈ ਸਖੀ ਦਾਤਾ ਹੀ ਨਹੀਂ ਹੈ। ਪਸਰਿਓ ਸੁਜਸ ਸਰਬ ਦੁੱਖ ਖੋ, ਸਾਰੇ ਉਹਦਾ ਜੇਸ਼ ਜਸ ਫੈਲ ਰਿਹਾ ਵੀ ਸਾਰਿਆਂ ਦੇ ਉਹ ਦੁੱਖ ਖੋਣ ਵਾਲਾ ਗਾਉਣ ਵਾਲਾ ਹੈ ਗੁਰੂ ਨਾਨਕ ਸਾਹਿਬ। ਕਬ ਹੈ ਨ ਘਾਟਾ ਲੇਖੇ ਆਵਾ, ਦੇਖ ਲੋ ਮਸਤੀ ਜਦੋਂ ਵੀ ਲੇਖਾ ਕੀਤਾ ਕਦੇ ਉਹਨਾਂ ਨੂੰ ਲੇਖੇ ਕਰਦਿਆਂ ਘਾਟਾ ਨਹੀਂ ਆਇਆ। ਅਨਕ ਵਾਰ ਵਾਧੋ ਬਹੁ ਪਾਵਾ, ਅਨੇਕਾਂ ਵਾਰੀ ਹਿਸਾਬ ਕੀਤਾ ਬਹੁਤਾ ਵਾਧਾ ਹੀ ਪਾਇਆ ਗਿਆ, ਵਾਧਾ ਨਿਕਲਿਆ ਉਹਨਾਂ ਦਾ। ਪੁਨ ਤੁਮ ਭਾਖਤ ਸੁਤਾ ਹਮਾਰੀ, ਫੇਰ ਤੁਸੀਂ ਮਾਸੀ ਜੀ ਕਹਿੰਦੇ ਹੋ ਵੀ ਮੇਰੀ ਜਿਹੜੀ ਲੜਕੀ ਹੈ ਨਾ, ਸਰਬ ਬਾਤ ਤੇ ਰਹਿਤ ਦੁਖਾਰੀ, ਸਾਰੀਆਂ ਗੱਲਾਂ ਬਾਤਾਂ ਕਰਕੇ ਦੁਖੀ ਰਹਿੰਦੀ ਹੈ। ਕਹੀਏ ਕੌਣ ਪਦਾਰਥ ਹੀਨੀ, ਮਾਸੀ ਜੀ ਤੁਸੀਂ ਕਹੀਏ ਵੀ ਕਿਹੜੇ ਪਦਾਰਥਾਂ ਤੋਂ ਬਿਨਾਂ ਤੇਰੀ ਪੁੱਤਰੀ, ਜਾਂ ਤੇ ਦੁਖੀ ਸੁਤਾ ਨਿਜ ਚੀਨੀ, ਇਸ ਕਰਕੇ ਆਪਣੀ ਲੜਕੀ ਨੂੰ ਤੁਸੀਂ ਦੁਖੀ ਜਾਣਿਆ ਹੋਇਆ। ਸਰਬ ਵਾਸਤ ਭਰਾਤਾ ਨੇ ਦੀਨੀ, ਸਾਰੀਆਂ ਵਾਸੂਆਂ ਮੇਰੇ ਭਰਾ ਨੂੰ ਤੇਰੀ ਸਪੁੱਤਰੀ ਨੂੰ ਖੁੱਲੀਆਂ ਦਿੱਤੀਆਂ ਹੋਈਆਂ। ਖਰਚਨ ਖਾਨ ਅਤੋਟ ਹਕੀਨੀ, ਮਾਇਆ ਖਰਚਣ ਵਾਸਤੇ ਖਾਣ ਵਾਸਤੇ ਤੋਟੇ ਤੋਂ ਰਹਿਤ ਸਾਰਾ ਕੁਛ ਕੀਤਾ ਕਤਰਿਆ ਹੋਇਆ। ਨਾਨਾ ਆਸਨ ਬਸਨ ਬਹੁ ਦੀਨੇ, ਨਾਨਾ ਤਰ੍ਹਾਂ ਦੇ ਭੋਜਨ ਛਕਣ ਵਾਸਤੇ, ਨਾਨਾ ਤਰ੍ਹਾਂ ਦੇ ਵਸਤਰ ਪਹਿਨਣ ਵਾਸਤੇ ਉਹਨੇ ਦੇ ਦਿੱਤੇ ਹੋਏ। ਸੁੰਦਰ ਭੂਖਨ ਭੂਖਤ ਕੀਨੇ, ਦੇਖ ਲਾ ਮੇਰੇ ਭਰਾ ਨੇ ਸੋਹਣੇ ਜਿਹੜੇ ਗਿਣਾਕ ਉਹਨੂੰ ਪਹਿਨਣ ਵਾਸਤੇ ਦੇ ਦਿੱਤੇ ਹੋਏ। ਏਕ ਫਿਕਰ ਕੋ ਜ਼ਿਕਰ ਨ ਕੋ, ਮੇਰੇ ਭਰਾ ਕਰਕੇ ਤੇਰੀ ਲੜਕੀ ਨੂੰ ਕਹਿੰਦੇ ਇੱਕ ਗੱਲ ਦਾ ਕੋਈ ਫਿਕਰ ਸੰਸਾਰ ਨਹੀਂ ਹੈਗਾ। ਚਾਹੇ ਜੋ ਹੋਏ ਪੁਚਾਵੇ ਹਸੋ, ਜੋ ਚਾਹਨਾ ਹੁੰਦੀ ਹੈ ਕਹਿੰਦੇ ਝਟਪਟ ਤੇਰੇ ਸੁਪੁੱਤਰੀ ਕੋਲੋਂ ਪਹੁੰਚਾ ਦਿੰਦੇ। ਬਿਨਾ ਦੁੱਖ ਤੁਮ ਕਰ ਹੋ ਖੁਆਰਾ, ਹੇ ਮਾਸੀ ਬਿਨਾ ਉਗਣ ਤੋਂ ਤੁਸੀਂ ਐਵੇਂ ਸਾਨੂੰ ਉਹਨਾਂ ਨੂੰ ਖੱਜਲ ਖੁਆਲ ਕਰਦੇ। ਤੋ ਕਿਆ ਚੱਲ ਹੈ ਹਮਰੋ ਚਾਰਾ, ਫਿਰ ਤੁਹਾਡੇ ਅੱਗੇ ਸਾਡਾ ਕੀ ਚਾਰਾ ਕੀ ਬਸ ਚੱਲੇ, ਬਿਨਾ ਉਗਣ ਤੋਂ ਤੁਸੀਂ ਖੱਜਲ ਖੁਆਰ ਕਰਦੇ ਹੋ। ਸੁਣ ਮਾਸੀ ਅਸਮੰਜਸ ਗਾਥਾ, ਹੇ ਮਾਸੀ ਸੁਣ ਲਾ ਐਸੀ ਜਿਹੜੀ ਗੱਲ ਹੈ ਨਾ ਬੜੀ ਕਠਿਨ ਹੈ। ਹਮ ਬੋਲਹ ਜੇ ਤੁਮਰੇ ਸਾਥਾ, ਕਠਿਨ ਗੱਲ ਕੀ ਹੈ ਵੀ ਜੇ ਅਸੀਂ ਤੁਹਾਡੇ ਕੋਲ ਤੁਹਾਡੇ ਸਾਹਮਣੇ ਕੋਈ ਬਚਨ ਬੋਲੀਏ। ਅਸਬਚ ਸੁਣ ਕਰ ਚੰਦੋ ਰਾਣੀ, ਇਸ ਤਰ੍ਹਾਂ ਦੇ ਨਾਨਕੀ ਜੀ ਦੇ ਬਚਨ ਚੰਦੋ ਰਾਣੀ ਨੇ ਜਦੋਂ ਸੁਣੇ, ਭਈ ਤੂਸ਼ਨੀ ਆਏ ਨ ਬਾਨੀ, ਚੁੱਪ ਹੋ ਗਈ ਕੋਈ ਗੱਲ ਨੀ ਮੂੰਹ ਤੋਂ ਆਈ। ਜਿਉ ਤਗ ਆਗੇ ਅਗ ਅਰਗਾਈ, ਹੋ ਗਈ ਚੰਦੋ ਰਾਣੀ ਦੀ ਹਾਲ ਜਿਵੇਂ ਗਿਆਨ ਬਾਨ ਅੱਗੇ ਅਗਿਆਨੀ ਨੂੰ ਗੱਲ ਨੀ ਆਉਂਦੀ ਹੈ। ਉੱਤਰ ਬਾਤ ਨ ਆਵਤ ਕਾਈ, ਐਵੇਂ ਕਹਿੰਦੇ ਜਵਾਬ ਦੇਣ ਵਾਸਤੇ ਚੰਦੂ ਰਾਣੀ ਨੂੰ ਕੋਈ ਗੱਲ ਨੀ ਆਉਂਦੀ ਹੈ। ਲੱਜਤ ਹੋਏ ਸੁਤਾ ਢਿੱਗ ਆਈ, ਸ਼ਰਮ ਜੀ ਸ਼ਰਮਿੰਦੀ ਜੀ ਹੋ ਕੇ ਚੰਦੂ ਰਾਣੀ ਆਪਣੀ ਸਪੁੱਤਰੀ ਕੋਲ ਆ ਗਈ ਹੈ। ਬੈਸ ਬਦਨ ਤੇ ਗਿਰਾ ਅਲਾਈ, ਪੁੱਤਰੀ ਕੋਲ ਬੈਠ ਕੇ ਮੁੱਖੋਂ ਬਚਨ ਕਿਹਾ ਇਸ ਨੂੰ, ਦੋਹਰਾ ਸੁਣ ਤਨ ਜਾ ਹੋ ਜਾਏ ਕੈ, ਸੁਪੁੱਤਰੀ ਸੁਣ ਮੈਂ ਜਾ ਕੇ ਨਾਨਕੀ ਕੋਲ, ਆਗੈ ਤੋਰ ਨਨਾਨ, ਕਹਿੰਦੇ ਉਹਦੇ ਅੱਗੇ ਜਾ ਕੇ ਤੇਰੀ ਜਿਹੜੀ ਨਨਾਣ ਹੈ, ਉਪਾ ਲੰਬ ਬਹੁ ਬਿਦ ਕਹੇ, ਬਹੁਤ ਤਰ੍ਹਾਂ ਦੇ ਉਹਨਾਂ ਨੂੰ ਉਲਾਂਬੇ ਦੇ ਬਚਨ ਕਹੇ ਹੈ। ਤੋ ਕੋ ਦੁਖੀ ਪ੍ਰਸਾਨ, ਇਹਨੂੰ ਕਹਿੰਦੇ ਬਹੁਤ ਔਖੀ ਦੁਖੀ ਪਛਾਣ ਕੇ ਜਾ ਜਾਣ ਕੇ ਚੌਪਈ ਸਾਚੋ ਉਤਰ ਤਿਸਨੈ ਦੀਨ ਤੇਰੀ ਜਿਹੜੀ ਨਨਾਣ ਤੈਨ ਖਰੇ ਖਰੇ ਸੱਚੇ ਜਵਾਬ ਦਿੱਤੇ ਹੈ ਮੁਝ ਬੋਲਣ ਤੇ ਤੂਸ਼ਨ ਕੀਨ ਇਹ ਦੱਸਾਂ ਸੁਭਦਰੀ ਮੈਨੂੰ ਤਾਂ ਉਹਨੇ ਅੱਗੇ ਬੋਲਣ ਜੋਗੀ ਨਹੀਂ ਛੱਡਿਆ ਉਤਰ ਉਰ ਮੈਂ ਫੁਰਿਓ ਨ ਕੋ ਖਰੀਆਂ ਖਰੀਆਂ ਸੁਣਾਈਆਂ ਮੈਨੂੰ ਤਾਂ ਜਵਾਬ ਦੇਣ ਵਾਸਤੇ ਤੇਰੇ ਦੇ ਵਿੱਚ ਫੁਰਨਾ ਹੀ ਨਹੀਂ ਕੋਈ ਫੁਰਿਆ ਹੀਨ ਪਦਾਰਥ ਭਾਖ ਹਸੋ ਕਹਿੰਦੀ ਸੀ ਵੀ ਤੂੰ ਦੱਸ ਕਿਹੜਾ ਪਦਾਰਥ ਦੀ ਤੇਰੀ ਪੁੱਤਰੀ ਕੋਲ ਘਾਟ ਹੈ ਸੁਣ ਸੁਣੀ ਸੁਲੱਖਣੀ ਅਸਬਿਦ ਬਾਨੀ ਇਸ ਤਰ੍ਹਾਂ ਜਦੋਂ ਮਾਂ ਦੀ ਜਿਹੜੀ ਗੱਲਬਾਤ ਉਹ ਸੁਣੀ ਹੈ ਕਹਿਣ ਲੱਗੀ ਹੈ ਮਾਤ ਸਿਆਣੀ ਕਹਿਣ ਲੱਗੀ ਹੈ ਸਿਆਣੀ ਮਾਂ ਤੂੰ ਸੁਣ ਅਸਨ ਬਸਨ ਭੂਖਨ ਬਰ ਚੇਤੇ ਸੱਚ ਕਹਿੰਦੇ ਹੈ ਵੀ ਬਸਤਰ ਵੀ ਗਹਿਣੇ ਵੀ ਹੋਰ ਜਿਹੜੇ ਕੋਈ ਕੱਪੜੇ ਹੈ ਸਰਬ ਪ੍ਰਕਾਰ ਦਏ ਮੁਝ ਤੇ ਕਹਿੰਦੇ ਸਾਰੇ ਖੁੱਲੇ ਡੱਲੇ ਮਾਲਕ ਨੇ ਮੈਨੂੰ ਦਿੱਤੇ ਹੋਏ ਅਵਰ ਵਸਤ ਕੀ ਕਮੀ ਨ ਮੋਕੋ ਹੋਰ ਵੀ ਕਿਸੇ ਵਸਤੂ ਦੀ ਮੈਨੂੰ ਕੋਈ ਘਾਟ ਨਹੀਂ ਹਿਰਦੇ ਚ ਦੁੱਖ ਸੋ ਭਾਖਤ ਤੋ ਕੋ ਇੱਕ ਜਿਹੜਾ ਅੰਦਰ ਹਿਰਦੇ ਦਾ ਦੁੱਖ ਮਾਂ ਤੈਨੂੰ ਮੈਂ ਦੱਸਦੀ ਹਾਂ ਕਬ ਹੈ ਪ੍ਰੀਤ ਕਰ ਕਬ ਹੈ ਪ੍ਰੀਤ ਕਰ ਆਏ ਨ ਸਦਨਾ ਕੀ ਹੈ ਕਦੇ ਵੀ ਪ੍ਰੀਤੀ ਕਰਕੇ ਘਰ ਵਿੱਚ ਨਹੀਂ ਆਉਂਦੇ ਜਾਂਦੇ ਮੁਝ ਸੋ ਬਨੇ ਬੋਲਿਓ ਬੇਹਸ ਨ ਬਦਨਾ ਜਦੋਂ ਆ ਜਾਂਦੇ ਮੇਰੇ ਨਾਲ ਕੋਈ ਹੱਸ ਕੇ ਉਹ ਬਚਨ ਨਹੀਂ ਬੋਲਦੇ ਹਿਰਦੇ ਮਨੋਰਥ ਕਿਸ ਢਿੱਗ ਭਾਖੋ ਆਪਣੇ ਮਾਲਕ ਤੋਂ ਬਗੈਰ ਜਿਹੜੇ ਅੰਦਰਲੇ ਦੁੱਖ ਹੈ ਫੁਰਨੇ ਮੈਂ ਦੱਸੋ ਕਿਹਨੂੰ ਆਖਾਂ ਜਿਸ ਸੋ ਕਹੇ ਆਪਣੇ ਦੁੱਖ ਨਾਖੋ ਉਹਨਾਂ ਨੂੰ ਕਹਿ ਕੇ ਆਪਣੇ ਦੁੱਖ ਮੈਂ ਦੂਰ ਕਰ ਲਵਾਂ ਨਿਤ ਪ੍ਰਤ ਚਿੰਤਾ ਮਾਹੇ ਬਿਤਾਉ ਮੈਂ ਤਾਂ ਮਾਂ ਚਿੰਤਾ ਵਿੱਚ ਹੀ ਰਾਤ ਦਿਨ ਬਤੀਤ ਕਰਦੀ ਹਾਂ ਨਿਜ ਬੇਦਨ ਜੀਰਾ ਤਪਤਾਉ ਆਪਣੀ ਜਿਹੜੀ ਪੀੜਾ ਦੇ ਨਾਲ ਆਪਣਾ ਹਿਰਦਾ ਤਪਾਨੀ ਦੋਹਰਾ ਸੁਣ ਤੋ ਸੁਤਾ ਬਚ ਮਰਮ ਕੇ ਇਸ ਤਰ੍ਹਾਂ ਕਹਿੰਦੇ ਆਪਣੀ ਪੁੱਤਰੀ ਦੇ ਭੇਦ ਪਰੇ ਬਚਨ ਜੇ ਸੁਣ ਕੇ ਗਈ ਨਾਨਕੀ ਪਾਸ ਚੰਦੋ ਰਾਣੀ ਨਾਨਕੀ ਦੇ ਕੋਲ ਚਲੀ ਗਈ ਸਰਬ ਬ੍ਰਿਥਾ ਵਰਣਨ ਕਰੀ ਸਾਰੀ ਜਿਹੜੀ ਹਾਲਤ ਹੈ ਪੀੜਾ ਕਥਨ ਕੀਤੀ ਹੈ ਨੀਕੀ ਰੀਤ ਪ੍ਰਕਾਸ਼ ਚੰਗੀ ਰੀਤੀ ਦੇ ਨਾਲ ਪ੍ਰਗਟ ਕਰਕੇ ਚੌਪਈ ਕਹਿ ਨਾਨਕੀ ਮਾਸੀ ਸੁਣੀਏ ਨਾਨਕੀ ਜੀ ਨੇ ਕਿਹਾ ਮਾਸੀ ਸੁਣ ਲਈਏ ਤੇਹੇ ਸੁਭਾਏ ਨਿਸ਼ਠੁਰ ਬਹੁ ਜਾਨੀਏ ਜਿਹੜੀ ਸੁਪੁੱਤਰੀ ਉਹਦਾ ਸੁਭਾਅ ਜਾ ਕਹਿੰਦੇ ਕਠੋਰ ਜਿਹਾ ਹੈ ਸਖਤ ਜਿਹਾ ਹੈ ਕਰੋ ਅਵਾਹਨ ਹੋ ਕੇ ਕਾਲਾ ਸੁਣ ਲਾ ਕਹਿੰਦੇ ਜੇ ਕਿਸੇ ਸਮੇਂ ਤੇਰੀ ਸੁਪੁੱਤਰੀ ਨੂੰ ਮੈਂ ਆਪਣੇ ਘਰ ਵਿੱਚ ਸੱਦ ਲਵਾਂ ਨਹਿ ਆਵਹ ਤੇਹ ਯਾਂ ਬਿਦ ਚਾਲਾ ਕਹਿੰਦੇ ਉਹਦੀ ਚਾਲੀ ਹੈ ਮੇਰੇ ਬੁਲਾਇਆ ਹੋਇਆ ਮੇਰੇ ਘਰੇ ਨਹੀਂ ਆਉਂਦੀ ਉਹ ਜੇ ਆਵਹਿ ਨਿਜ ਸਹਿਜ ਸੁਭਾਈ ਜੇ ਕਹਿੰਦੇ ਸੁਤੇ ਸੁਭਾਅ ਆਵੀ ਜਾਵੇ ਮਨ ਹੋ ਕ੍ਰੋਧ ਸੋ ਕਰਤ ਲਰਾਈ ਕਹਿੰਦੇ ਹਾਂਜੀ ਮਨ ਹੋ ਕ੍ਰੋਧ ਸੋ ਕਰਤ ਲੜਾਈ ਮਨ ਹੋ ਕਹਿੰਦੇ ਉਹ ਕ੍ਰੋਧ ਵਿੱਚ ਆ ਕੇ ਲੜਾਈ ਕਰਦੀ ਹੁੰਦੀ ਲੜਨ ਲਈ ਆਉਂਦੀ ਹੁੰਦੀ ਹੈ ਹੋਰ ਲੱਖ ਕਰ ਲੱਗ ਭਰਜਾਈ ਮੈਂ ਦੇਖ ਲਾ ਚੰਦੋ ਰਾਣੀ ਮਾਸੀ ਵੀ ਉਹਨੂੰ ਛੋਟੀ ਭਰਜਾਈ ਜਾਣ ਕੇ ਕਰੋ ਤੂਸ਼ਣੀ ਸਮਾਂ ਬਿਤਾਈ ਚਲੋ ਨਿਆਣੀ ਹੈ ਇਹ ਭਰਜਾਈ ਸਮਾਂ ਵੱਡੀ ਹੋ ਜੂ ਸਮਝ ਇਸ ਕਰਕੇ ਚੁੱਪ ਕਰ ਰਹਿੰਦੀ ਸ਼ੁਭ ਖੱਤਰੀ ਕੀ ਤਨੀਆਂ ਕਰਕੇ ਮੈਂ ਜਾਣਦੀ ਹਾਂ ਵੀ ਚੰਗੇ ਖੱਤਰੀ ਦੀ ਇਹ ਲੜਕੀ ਹੈ ਕੱਛ ਨਾ ਬਦਨ ਤੇ ਕਹੋ ਵਿਚਾਰ ਕੇ ਕਿਉਂ ਵਿਚਾਰ ਕੇ ਮੁੱਖੋਂ ਕੋਈ ਬਚਨ ਨਹੀਂ ਕਹਿੰਦੀ ਆ ਵੀ ਇਹ ਨਿਆਣੀ ਹੈ ਵੱਡੀ ਹੋਈ ਸਮਝੂ ਸਿਆਣੀ ਬਣ ਜਾਊ ਕਲਪਾ ਕਹਿ ਸਾਦਰ ਬਹਿ ਸਾਊ ਇਸ ਤਰ੍ਹਾਂ ਬੜੇ ਢੰਗ ਤਰੀਕੇ ਦੇ ਬਚਨ ਸੋਹਣੇ ਕਹਿ ਕੇ ਮੈਂ ਇਸ ਤਰ੍ਹਾਂ ਉਹਨੂੰ ਕੋਲ ਬਿਠਾਨੀ ਹਰਖਤ ਰਹੇ ਦੇਖ ਸੁਖ ਪਾਉ ਇਸ ਤਰ੍ਹਾਂ ਵੀ ਖੁਸ਼ ਰਹੇ ਮੇਰੀ ਇਸ ਤਰ੍ਹਾਂ ਵੀ ਮੈਂ ਸੁਖ ਪਾਉਣੀ ਹਾਂ ਦੋਹਰਾ ਸੁਣ ਚੰਦੋ ਰਾਣੀ ਕਹਿਓ ਇਸ ਤਰ੍ਹਾਂ ਸੁਣ ਕੇ ਚੰਦੋ ਰਾਣੀ ਨੇ ਫੇਰ ਆਖਿਆ ਪਤ ਜੇ ਭਨ ਹੈ ਸ਼ੁਭ ਬੈਨ ਜੇ ਪਤੀ ਆਪਣੀ ਪਤਨੀ ਨਾਲ ਸੋਹਣੇ ਚੰਗੇ ਬਚਨ ਕਹੇ ਸੁਣੇ ਹੀਨ ਬਸਨ ਭੂਖਨ ਤੀਆ ਫੇਰ ਕਹਿੰਦੇ ਇਸਤਰੀ ਕੋਲ ਭਾਵੇਂ ਕੱਪੜੇ ਨਾ ਹੋਣ ਕੋਈ ਸ਼ਾਨ ਖਾਣ ਨੂੰ ਭੋਜਨ ਨਾ ਹੋਣ ਤਦਪ ਸੁਖ ਦਿਨ ਰਹਿਣ ਤਾਂ ਵੀ ਕਹਿੰਦੇ ਉਸਨੂੰ ਜਿਉਂ ਦਿਨ ਰਾਤ ਸੁੱਖ ਹੁੰਦਾ ਹੈ। ਸੋਰਠਾ ਨਾਹਿਨ ਬਦਨ ਸਨਮਾਨ, ਆ ਜਿਹੜਾ ਕਹਿੰਦੇ ਮੁੱਖ ਤੋਂ ਕੋਈ ਮੁੱਖ ਦਾ ਮੂੰਹ ਦਾ ਸਨਮਾਨ ਜਾ ਕਰਨਾ ਹੈ, ਪਵਰ ਪਦਾਰਥ ਹੋਏ ਸਭ ਇਹ ਤੋਂ ਬਗੈਰ ਭਾਵੇਂ ਹੋਰ ਕਹਿੰਦੇ ਜਿੰਨੇ ਮਰਜ਼ੀ ਪਦਾਰਥ ਹੋਣ, ਚੱਲ ਬਿਨ ਜਿਉ ਘਨ ਜਾਇਆ ਜਾਣ ਲਾ ਜਿਵੇਂ ਬੱਦਲ ਪਾਣੀ ਤੋਂ ਬਗੈਰ ਹੋਣ। ਬਾਦ ਹੋਣ ਤਿੰਨ ਕਹੋ ਤਥਾ, ਉਹਨਾਂ ਦਾ ਕਹਿੰਦੇ ਜਿਹੜਾ ਬਾਕੀ ਕੋਈ ਹੋਣਾ ਸਾਰਾ ਵਿਅਰਥੀ ਹੋਣਾ, ਜੇ ਮੂੰਹ ਦਾ ਸਨਮਾਨ ਨਾ ਹੋਵੇ। ਚੌਪਈ ਕਾਬਨਾ ਸਦਨ ਮਹਿ ਬਦਨ ਦਿਖਾਵੇ, ਦੇਖ ਲੋ ਗੁਰੂ ਨਾਨਕ ਸਾਹਿਬ ਮੇਰੀ ਪੁੱਤਰੀ ਨੀ ਦੱਸਿਆ ਵੀ ਕਦੇ ਆਪਣਾ ਘਰ ਵਿੱਚ ਆ ਕੇ ਮੂੰਹ ਨੀ ਦਿਖਾਉਂਦੇ। ਨਿਸ ਬਾਸੁਰ ਸਭ ਬਹਿਰ ਬਿਤਾਵੇ, ਹੋਵੇ ਰਾਤ ਹੋਵੇ ਸਾਰਾ ਉਹ ਬਸ ਬਾਰ ਬਾਰ ਮੋਦੀ ਖਾਨੇ ਤੇ ਬਤਾ ਦਿੰਦੇ। ਨਹ ਬੋਲਤ ਤਿਹ ਸੋ ਕਬ ਆਈ, ਕਦੇ ਆ ਕੇ ਮੇਰੀ ਉਸ ਪੁੱਤਰੀ ਨਾਲ ਬੋਲਦੇ ਹੀ ਨਹੀਂ। ਨਹ ਸਮਝੋ ਆਪਣੇ ਪਰ ਥਾਈ, ਤੂੰ ਆਪਣੇ ਪੱਲੀ ਪੱਲੀ ਦੇਖ ਕੇ ਸਮਝ ਆ ਵੀ ਜੇ ਤੇਰਾ ਪਤੀ ਜੈਰਾ ਤੈਨੂੰ ਨਾ ਬੁਲਾਵੇ। ਸੁਣ ਪੁਨ ਭਨਤ ਨਾਨਕੀ ਬਾਣੀ, ਇਸ ਤਰ੍ਹਾਂ ਸੁਣ ਕੇ ਨਾਨਕੀ ਜੀ ਨੇ ਫਿਰ ਚੰਦੋ ਰਾਣੀ ਮਾਸੀ ਨੂੰ ਕਿਹਾ, ਮ੍ਰਿਦੁਲ ਮਧੁਰ ਗੁਣ ਗਨ ਜਨ ਖਾਨੀ, ਜਿਹੜੀ ਨਾਨਕੀ ਆ ਬਹੁਤ ਕੋਮਲ ਸੁਭਾਅ ਵਾਲੀ ਮਿੱਠੀ ਹੈ, ਗੁਣਾਂ ਦੀ ਤਾਂ ਜਾਣੀ ਖਾਣ ਹੀ ਹੈ। ਹੇ ਮਾਸੀ ਤੂੰ ਸਭ ਬਿਧ ਸਾਚੀ, ਕਹਿਣ ਲੱਗੀ ਹੈ ਚੰਦੋ ਰਾਣੀ ਮਾਸੀ ਤੂੰ ਸਭ ਤਰ੍ਹਾਂ ਕਰਕੇ ਠੀਕ ਸੱਚੀ ਹੈ। ਤਵ ਤਨੀਆ ਭੀ ਸਾਚ ਉਬਾਚੀ, ਲੜਕੀ ਨੇ ਵੀ ਬਿਲਕੁਲ ਸੱਚੀ ਗੱਲ ਹੀ ਕਹੀ ਹੈ। ਤਦਪ ਅਸ ਪ੍ਰਕਾਰ ਸਮਝਾਈਏ, ਤਾਂ ਵੀ ਤੂੰ ਆਪਣੀ ਲੜਕੀ ਨੂੰ ਇਸ ਤਰ੍ਹਾਂ ਸਮਝਾਈਏ ਬੁਝਾਈਏ। ਹੋਏ ਦੀਨ ਮਨ ਸੇਵਕ ਮਾਈਏ, ਮਨ ਵਿੱਚ ਨਿਮਰਤਾ ਵਾਲੀ ਹੋ ਕੇ ਕਮਾਵੇ ਕਰੇ। ਪੁਰ ਖੋਤਮ ਹੋਇ ਸੇਵ ਅਧੀਨਾ, ਜਿਹੜੇ ਉੱਤਮ ਪੁਰਸ਼ ਹੁੰਦੇ ਉਹ ਸੇਵਾ ਦੇ ਬਸ ਹੋ ਜਾਂਦੇ। ਇਉ ਭਾਖਤ ਹੈ ਗੁਣੀ ਪ੍ਰਵੀਨਾ, ਗੁਣਾਂ ਵਿੱਚ ਸਿਆਣੇ ਪੁਰਸ਼ਾਂ ਕਹਿੰਦੇ ਵੀ ਉੱਤਮ ਪੁਰਸ਼ ਸੇਵਾ ਦੇ ਬਸ ਹੁੰਦੇ। ਹੋਇ ਪ੍ਰਸੰਨ ਦੀਨਨ ਪਰ ਦਿਆਲਾ, ਇਸ ਕਰਕੇ ਉਹ ਗਰੀਬਾਂ ਉੱਪਰ ਦਿਆਲੂ ਕਿਰਪਾਲੂ ਪ੍ਰਸੰਨ ਹੁੰਦੇ। ਕਬ ਨਾ ਮਿਟਾਵੇ ਬਿਰਥੀ ਘਾਲਾ, ਉੱਤਮ ਪੁਰਸ਼ ਹੈ ਕਿਸੇ ਦੀ ਘਾਲਣਾ ਸੇਵਾ ਕੀਤੀ ਫਿਰ ਉਹ ਨਿਸ਼ਫਲ ਨਹੀਂ ਗਾਉਂਦੇ। ਹੱਥ ਬੰਦ ਹੋ ਭੀ ਤਿਹ ਕਹਾਂ, ਬਾਕੀ ਵੀ ਆਪਣੇ ਹੱਥ ਭਰਾ ਨੂੰ ਹੱਥ ਜੋੜ ਕੇ ਮੈਂ ਵੀ ਕਹਾਂਗੀ। ਔਰ ਮੈਂ ਡਰਤ ਸਦਾ ਹੀ ਰਹਾਂ, ਮੈਂ ਭਰਾ ਤੋਂ ਹਿਰਦੇ ਵਿੱਚ ਹਮੇਸ਼ਾ ਡਰਦੀ ਪੈ ਖਾਂਦੀ ਹਾਂ। ਦੋਹਰਾ ਤੁਮ ਜਾਣੋਗੇ ਭਰਾਤ ਕੋ, ਇਹ ਮਾਸੀ ਤੂੰ ਜਾਣੇਗੀ ਜਿਹੜਾ ਮੇਰਾ ਇਹ ਭਰਾ ਗੁਰੂ ਨਾਨਕ ਸਾਹਿਬ ਹੈ। ਕਰਤ ਸੁਜਸ ਹਮ ਪਾਸ, ਜਿਹੜੀ ਭੈਣ ਹੈ ਮੇਰੇ ਕੋਲ ਉਹਦਾ ਸ੍ਰੇਸ਼ਟ ਜਸ ਕਰੀ ਜਾਂਦੀ, ਉਹ ਸਤੀ ਕਰੀ ਜਾਂਦੀ। ਹੋ ਨਾ ਲਖੋ ਸੋਦਰ ਤਿਸੈ, ਸੱਚੀ ਗੱਲ ਕਹਿੰਦੀ ਮਸੀ ਮੈਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਭਰਾ ਨਹੀਂ ਜਾਣਦੀ। ਪਰਮੇਸ਼ੁਰ ਸੰਕਾਸ, ਮੈਂ ਤਾਂ ਇਉਂ ਜਾਣਦੀ ਹੈ ਮੇਰਾ ਭਰਾ ਪਰਮੇਸ਼ੁਰ ਦੇ ਸਦਰਸ ਹੈ, ਪਰਮੇਸ਼ੁਰ ਹੀ ਆਇਆ ਹੋਇਆ। ਚੌਪਈ ਨਿਸਚੈ ਸਤ ਜਾਨਹੁ, ਸੁਨ ਮਨ ਮਾਸੀ, ਮਾਸੀ ਤੂੰ ਮਨ ਵਿੱਚ ਕਹਿੰਦੇ ਨੀਚੇ ਕਰਕੇ ਸੱਚੀ ਗੱਲ ਜਾਣ ਲਾ। ਸਰਬ ਵਿਕਾਰ ਕੀਨ ਜਿਨ ਨਾਸੀ, ਗੁਰੂ ਨਾਨਕ ਮੇਰੇ ਭਰਾ ਨੇ ਸਾਰੇ ਜਿਹੜੇ ਵਿਕਾਰ ਮਨ ਵਿੱਚੋਂ ਨਾਸ ਕੀਤੇ ਹੋਏ। ਸੰਤ ਸਰੂਪ ਜੋ ਕਹੈ ਸਪੂਰਨ, ਮੇਰੇ ਭਰਾ ਤਾਂ ਸੰਤ ਸਰੂਪ ਹੈ, ਜੋ ਮੁੱਖੋਂ ਬਚਨ ਕਹਿੰਦੇ ਉਹ ਪੂਰਾ ਹੋ ਜਾਂਦਾ। ਰਹਿਤ ਡਰਤ ਹਮ ਲਖ ਉਰ ਕੂਰਨ, ਇਸ ਤਰ੍ਹਾਂ ਹਿਰਦੇ ਵਿੱਚ ਜਾਣ ਕੇ ਉਹਨਾਂ ਤੋਂ ਡਰਦੇ ਰਹਿੰਦੇ, ਇਸ ਗੱਲ ਵਿੱਚ ਕੋਈ ਝੂਠ ਨਹੀਂ। ਅਬ ਜਾਵੋ ਤੁਮ ਤੇ ਪਸ਼ਚਾਤਾ, ਹੁਣ ਤੂੰ ਚਲੀ ਜਾ ਤੇਰੇ ਜਾਣ ਤੋਂ ਬਾਅਦ। ਜਬ ਆਵਾਸ ਆਵੇ ਸ੍ਰੀ ਭਰਾਤਾ, ਮੇਰੇ ਭਰਾ ਘਰ ਵਿੱਚ ਚੱਲ ਕੇ ਆਉਣਗੇ, ਕਰਵਾਵੋਗੀ ਬਹੁਤ ਦਿਲਾਸਾ। ਮੇਰੀ ਪੁੱਤਰੀ ਦਾ ਬੜਾ ਭਾਰੀ ਕਹਿੰਦੇ ਹੌਸਲਾ, ਮੈਂ ਕਰਵਾਵਾਂਗੀ ਦਿਲਾਸਾ ਦਿਲਾਵਾਂਗੀ। ਤਬ ਤਨੀਆ ਕੋ ਨਾਨਕ ਪਾਸਾ, ਮੇਰੀ ਲੜਕੀ ਦਾ ਸੁਪੁੱਤਰੀ ਦਾ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ, ਇਹ ਬਿਧ ਮਧੁਰ ਬਚਨ ਕਹਿ ਨਾਨਾ, ਇਸ ਤਰ੍ਹਾਂ ਦੇ ਬੜੇ ਨਾਨਾ ਤਰ੍ਹਾਂ ਦੇ ਮਿੱਠੇ ਬਚਨ ਕਹਿ ਕੇ ਸੀਤਲ ਕਰੀ ਕ੍ਰੋਧ ਪਾਹਨ, ਰਾਣੀ ਨੇ ਠੰਡੀ ਕਰ ਲਿਆ, ਕ੍ਰੋਧ ਇਹਦਾ ਨਾਸ ਕਰ ਦਿੱਤਾ। ਬਹੁਰ ਸਨੇਹ ਸੰਗ ਸੁਖ ਸਾਨੀ, ਉਦੋਂ ਬਾਅਦ ਕਹਿੰਦੇ ਬੜੇ ਬੜੇ ਪ੍ਰੇਮ ਨਾਲ ਤੇ ਸੁਖ ਦੇ ਨਾਲ ਮਿਲੇ ਹੋਏ। ਯੁਗਮ ਪਰਸਪਰ ਬੋਲਹਿ ਬਾਨੀ, ਦੋਵੇਂ ਇਸ ਤਰ੍ਹਾਂ ਨਾਨਕੀ ਚੰਦੋ ਰਾਣੀ ਆਪੋ ਵਿੱਚ ਹੀ ਬੜੇ ਪ੍ਰੇਮ ਦੇ ਸੁਖ ਦੇ ਬਚਨ ਬੋਲਣ ਲੱਗੀਆਂ। ਉੱਠ ਕਰ ਆਈ ਤਨੀਆ ਪਾਸਾ, ਉਸ ਤੋਂ ਬਾਅਦ ਚੰਦੋ ਰਾਣੀ ਉੱਠ ਕੇ ਆਪਣੀ ਸੁਪੁੱਤਰੀ ਕੋਲ ਆ ਗਈ। ਸਮਝਾਈ ਬਹੁਤ ਦੀਨ ਦਿਲਾਸਾ, ਹੌਸਲਾ ਜਾ ਦਿੱਤਾ ਤੇ ਸਮਝਾਇਆ ਬਹੁਤ। ਕੰਤ ਤੋਹਿ ਨੀਕੋ ਸ਼ੁਭ ਕਰਮੀ, ਕਹਿਣ ਲੱਗੀ ਹੈ ਮੇਰੀ ਸੁਪੁੱਤਰੀ, ਤੇਰਾ ਜਿਹੜਾ ਮਾਲਕ ਗੁਰੂ ਨਾਨਕ ਹੈ ਬੜਾ ਚੰਗਾ ਚੰਗੇ ਕੰਮ ਕਰਨ ਵਾਲਾ ਹੈ। ਪੂਰਬ ਕੋ ਉਦਾਰ ਦਿੜ ਧਰਮੀ, ਪਹਿਲਾਂ ਤੋਂ ਜਦੋਂ ਤੋਂ ਸੁਰਤ ਸੁਣੀ ਉਦੋਂ ਤੋਂ ਸਖੀ ਦਾਣਾ ਬੜਾ ਧਰਮ ਵਿੱਚ ਉਹ ਪੱਕਾ ਹੈ। ਤੂੰ ਨਹਿਰ ਘਰ ਹੁਤੀ ਦੁਲਾਰੀ, ਇਸ ਪੁੱਤਰੀ ਤੂੰ ਮੇਕ ਪੇਕੇ ਘਰ ਦੇ ਵਿੱਚ ਲਾਡਲੀ ਹੈ ਸੀ। ਨਹਿ ਜਾਨਹਿ ਕਛ ਸੇਵ ਪ੍ਰਕਾਰੀ, ਪਤੀ ਦੀ ਕਿਵੇਂ ਸੇਵਾ ਕਰੀਦੀ ਹੈ ਇਸ ਕਰਕੇ ਤੂੰ ਜਾਣਦੀ ਨਹੀਂ ਹੈ, ਤੈਨੂੰ ਪਤਾ ਹੀ ਨਹੀਂ ਹੈ। ਅਬ ਮਨ ਸਮਝ ਸੇਵ ਪਤ ਕੀਜੈ, ਹੁਣ ਮਨ ਵਿੱਚ ਸਮਝ ਲਾ ਲਲਪਣਾ ਛੱਡ ਤੇ ਸੇਵਾ ਕਰਿਆ ਕਰ ਪਤੀ ਦੀ। ਭਲੇ ਰਜਾਏ ਸਰਬ ਸੁਖ ਲੀਜੇ, ਮਾਲਕ ਗੁਰੂ ਨਾਨਕ ਨੂੰ ਚੰਗੀ ਤਰ੍ਹਾਂ ਪ੍ਰਸੰਨ ਕਰਕੇ ਸਾਰੇ ਸੁਖ ਲੈ ਲਾ। ਪਤ ਕੀ ਸੇਵ ਕਰਤ ਤੀ ਜੇਤੀ, ਕਿਉਂਕਿ ਜਿਹੜੀ ਇਸਤਰੀ ਆਪਣੇ ਮਾਲਕ ਦੀ ਸੇਵਾ ਕਰਦੀ ਹੁੰਦੀ ਹੈ ਸੁਖੀ ਰਹਿਤ ਦੁਆ ਲੋਕਨ ਤੇਤੀ, ਸਿਆਣੇ ਕਹਿੰਦੇ ਉਹ ਤਾਂ ਦੋਹਾਂ ਲੋਕਾਂ ਵਿੱਚ ਸੁਖੀ ਰਹਿੰਦੀ ਹੁੰਦੀ ਹੈ। ਅਸ ਪ੍ਰਕਾਰ ਕੀ ਸਿੱਖ ਸਿਖਾਨੀ, ਇਸ ਤਰ੍ਹਾਂ ਆਪਣੀ ਸਪੁੱਤਰੀ ਨੂੰ ਸੋਹਣੀ ਸਿੱਖਿਆ ਸਿਖਾਈ ਚੰਦੋ ਰਾਣੀ ਨੇ। ਕਿਤਕ ਦਿਵਸ ਰਹਿ ਚੰਦੋ ਰਾਣੀ, ਚੰਦੋ ਰਾਣੀ ਨੇ ਕੁਝ ਕੁ ਦਿਨ ਹੋਰ ਇੱਥੇ ਰਹਿਣਾ ਕੀਤਾ। ਦੋਹਰਾ ਪੁਨ ਗਮਨੀ ਨਿਜ ਨਗਰ ਕੋ, ਫਿਰ ਚੰਦੋ ਰਾਣੀ ਆਪਣੇ ਨਗਰ ਨੂੰ ਘਰ ਵੱਲ ਨੂੰ ਬਟਾਲੇ ਵੱਲ ਨੂੰ ਚਲੀ ਗਈ। ਪ੍ਰਾਪਤ ਭਈ ਆਵਾਸ, ਆਪਣੇ ਘਰ ਦੇ ਵਿੱਚ ਜਾ ਪ੍ਰਵੇਸ਼ ਹੋਈ। ਭਜ ਸੰਤੋਖ ਸਿੰਘ ਗੁਰ ਚਰਨ, ਕਵੀ ਸੰਤੋਖ ਸਿੰਘ ਕਹਿੰਦੇ ਉੱਥੋਂ ਵੀ ਐਸੇ ਗੁਰੂ ਨਾਨਕ ਦੇ ਚਰਨਾਂ ਦੀ ਭਜ ਕੀਏ ਸੇਵਾ ਕਰ, ਜਨਮ ਮਰਨ ਕੱਟ ਫਾਸ, ਇਸ ਕਰਕੇ ਕਵੀ ਸੰਤੋਖ ਸਿੰਘ ਤੇਰੇ ਵੀ ਜਨਮ ਮਰਨ ਦੀ ਫਾਹੀ ਕੱਟੇ ਜਾਵੇ। ਵੈਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਤੂੰ ਵੀ ਕਵੀਆ ਸੇਵਾ ਕਰ, ਜਿਸ ਕਰਕੇ ਤੇਰੀ ਵੀ ਜਮਾਂ ਦੀ ਜਨਮ ਮਰਨ ਦੀ ਫਾਹੀ ਕੱਟੀ ਜਾਏ। ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਦੀ ਆਖਰੀ ਲਫ਼ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦੇ ਕਹਿ ਕੇ ਇੱਥੇ ਪ੍ਰਸੰਗ ਪੂਰਾ ਕਰ ਦਿੱਤਾ ਹੈ। ਸਮਾਂ ਵੀ ਪੂਰਾ ਹੋ ਗਿਆ ਹੈ, ਪ੍ਰਸੰਗ ਵੀ ਪੂਰਾ ਹੋ ਗਿਆ। ਇਸ ਤੋਂ ਅਗਲਾ ਪ੍ਰਸੰਗ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਇਸ ਸੁਲੱਖਣੀ ਉਧਰ ਦੇ ਰਾਹੀਂ ਸ੍ਰੀ ਚੰਦ ਜੀ ਦਾ ਜਨਮ ਹੋਇਆ, ਉਹ ਪ੍ਰਸੰਗ ਆਏਗਾ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਰਾ ਵਿਸਥਾਰ ਨਾਲ ਸੁਣਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਪੁਨ ਗਮਨੀ ਨਿਜ ਨਗਰ ਕੋ, ਪ੍ਰਾਪਤ ਭਈ ਆਵਾਸ, ਭਜ ਸੰਤੋਖ ਸਿੰਘ ਗੁਰ ਚਰਨ, ਜਨਮ ਮਰਨ ਕੱਟ ਫਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰਹੁ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਪਰੋਇ। ਆਏ ਪ੍ਰਭ ਸ਼ਰਣਾਂਗਸੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋ ਚਨਿਹਾਲ ਵਾਹਿਗੁਰੂ ਨਾਮ ਜਿਹਾ ਜਿਹ ਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ ਹਾਰ ਤੂੰ ਠਾਕੁਰ।